ਅਮਰਦਾਸ ਪਦਬੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਵੰਦਨਾ ਸਿਰ ਚਰਨਨ ਪਰਤਾਰ ਏਕੰਕਾਰਾ ਸਤਿਗੁਰੂ ਤਿਹੇ ਪ੍ਰਸਾਦ ਸੱਚ ਹੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਇ ਵਾਹਿਗੁਰੂ ਸਾਹਿਬ ਜੀਓ ਦੋਹਰਾ ਸ੍ਰੀ ਚੰਡੀ ਖੰਡਨ ਦੁਸ਼ਟ ਭੁਜ ਦੰਡਨ ਬਰਬੰਡ ਜਗ ਮੰਡਨ ਪਦ ਬੰਦਨਾ ਜਾਂ ਕੋ ਤੇਜ ਪ੍ਰਚੰਡ ਸ੍ਰੀ ਚੰਡੀ ਖੰਡਨ ਦੁਸ਼ਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਅੰਮ੍ਰਿਤ ਵੇਲੇ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਹਾਨ ਪਵਿੱਤਰ ਹਜ਼ੂਰੀ ਵਿਖੇ ਸੋਹਣਾ ਸੁੰਦਰ ਦੀਵਾਨ ਸਜ ਰਿਹਾ ਹੈ। ਚਵਰ ਛਤਰ ਤਖਤ ਦੇ ਮਾਲਕ ਪ੍ਰਤੱਖ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਦਭੁਤ ਸਤਿਕਾਰ ਸਹਿਤ ਗ੍ਰੰਥੀ ਸਾਹਿਬ ਸਾਹਿਬ ਜੀ ਦੇ ਕਰ ਕਮਲਾਂ ਰਾਹੀਂ ਪ੍ਰਕਾਸ਼ ਸੇਵਾ ਹੋਈ ਹੈ। ਉਪਰੰਤ ਗੁਰਬਾਣੀ ਦਾ ਪਾਠ ਅਤੇ ਰਾਗੀ ਸਿੰਘਾਂ ਦੀ ਸੋਹਣੀ ਰਸਨਾ ਰਾਹੀਂ ਸੰਗੀਤ ਦੇ ਨਿਯਮਾਂ ਵਿੱਚ ਕੁਝ ਕੁ ਸਮਾਂ ਕੀਰਤਨ ਹੋਇਆ ਹੈ। ਕੀਰਤਨ ਤੋਂ ਬਾਅਦ ਆਪਾਂ ਗੁਰੂ ਨਾਨਕ ਸਾਹਿਬ ਜੀ ਦਾ ਸੋਹਣਾ ਸੁੰਦਰ ਇਤਿਹਾਸ ਪੜ੍ਹਦੇ ਸੁਣਦੇ ਹਾਂ ਅਤੇ ਲਾਹਾ ਹਾਸਲ ਕਰਦੇ ਹਾਂ। ਕੱਲ੍ਹ ਦੇ ਦੀਵਾਨ ਵਿੱਚ ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਉਹ ਸ਼੍ਰੀ ਛਾਇਆ ਹੇਠ ਵਿਰਾਜੇ ਹੋਏ ਸਨ। ਜਦੋਂ ਵਿਰਾਜਿਆ ਹੋਇਆ ਸੂਰਜ ਢਲ ਗਿਆ ਹੈ ਅਤੇ ਸੂਰਜ ਢਲਣ ਨਾਲ ਦਰੱਖਤਾਂ ਦੇ ਜਿਹੜੇ ਪਰਛਾਵੇਂ ਉਹ ਵੀ ਢਲੀ ਜਾਂਦੇ ਹੈ। ਇਸ ਤਰ੍ਹਾਂ ਜਿਹੜਾ ਉਹ ਦਰੱਖਤ ਦਾ ਛਾਇਆ ਸੀ ਉਹ ਦੂਸਰੇ ਪਾਸੇ ਚਲੇ ਗਈ ਹੈ। ਗੁਰੂ ਮਹਾਰਾਜ ਦੇ ਮੁਖਾਰਮ ਬੜੀ ਭਾਰੀ ਧੁੱਪ ਆ ਗਈ ਹੈ, ਮੁੜਕਾ ਜਿਹਾ ਆ ਗਿਆ ਹੈ। ਉਸ ਵੇਲੇ ਜਿਹੜਾ ਸ਼ੇਸ਼ ਨਾਗ ਹੈ ਜਿਸ ਦੀ ਸੇਜਾ 'ਤੇ ਭਗਵਾਨ ਵਿਸ਼ਨੂੰ ਜੀ ਵਿਰਾਜਮਾਨ ਹੁੰਦੇ ਹੈ, ਸੌਂਦੇ ਹੈ, ਉਹਨੂੰ ਚਾਅ ਜਾਗਿਆ। ਉਹਦੇ ਮਨ ਵਿੱਚ ਇੱਛਾ ਆਏ, ਜਾਗੀ ਆਈ, ਮੈਂ ਮਹਾਰਾਜ ਦੀ ਇੱਛਾ ਆਇਆ ਕਰਕੇ ਸੇਵਾ ਕਰਕੇ ਖੁਸ਼ੀ ਹਾਸਲ ਕਰਾਂ, ਇਸ ਤਰ੍ਹਾਂ ਉਜੜ ਸਰੂਪ ਧਾਰਨ ਕਰਕੇ ਅਤੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਵੱਡਾ ਸਾਰਾ ਜਿਹੜਾ ਫਣ ਜਾ ਫੈਲਾ ਕੇ ਮੁਖਾਰ ਬਿੰਦੂ ਕੋਲ ਛਾਇਆ ਕਰ ਦਿੱਤੀ ਹੈ। ਅਤੇ ਇੱਧਰ ਜਿਹੜਾ ਰਾਏ ਬੁਲਾਰ ਹੈ ਕਿਸੇ ਆਸੇ ਪਾਸੇ ਫੌਜ ਸਹਿਤ ਗਿਆ ਹੋਇਆ ਸੀ, ਜਦੋਂ ਵਾਪਸ ਪਰਤਿਆ ਹੈ ਦੂਰੋਂ ਦੇਖ ਜੇ ਅਨੁਮਾਨ ਜਾ ਲਾਉਣ ਲੱਗੇ ਵੀ ਦਰਖਤ ਦੀ ਛਾਇਆ ਛੱਡ ਕੇ ਇਹ ਕਿਹੜਾ ਐਸਾ ਹੈ, ਚਿੱਟੇ ਰੰਗ ਦਾ ਚਾਦਰਾ ਜਾ ਉੱਪਰ ਲੈ ਕੇ ਅਤੇ ਇਸ ਤਰ੍ਹਾਂ ਉੱਟਾ ਕਰਕੇ ਪੜਦਾ ਇੱਥੇ ਪਿਆ ਹੋਇਆ ਹੈ। ਥੋੜ੍ਹਾ ਜਿਹਾ ਜਦੋਂ ਹੋਰ ਨੇੜੇ ਆਇਆ ਹੈ ਜੋ ਜੀਵ ਜੀ ਹਿਲਦੀ ਦਿਸੀ ਹੈ, ਜਾਣ ਲਿਆ ਵੀ ਇਹ ਤਾਂ ਕੋਈ ਸੱਪ ਹੈ, ਫਿਰ ਮਨ ਵਿੱਚ ਹੀ ਹੋਰ ਤਰ੍ਹਾਂ ਦੇ ਸੰਸੇ ਬਾਰੇ ਖਿਆਲ ਕਰ ਰਿਹਾ ਵੀ ਇਹ ਤਾਂ ਕੋਈ ਸੱਪ ਨੇ ਸਵਾ ਪੀ ਲਿਆ, ਮਾਰੀ ਦਿੱਤਾ ਹੋਏਗਾ, ਜੇ ਵੀ ਇਹ ਜਾਂਦਾ ਹੈ ਫਿਰ ਕੋਈ ਕਲਾ ਵਾਲਾ ਹੈ, ਅਵਤਾਰੀ ਪੁਰਸ਼ ਹੈ। ਜਿਸ ਵੇਲੇ ਨੇੜੇ ਆਇਆ ਹੈ ਖੜਕਾ ਜਾ ਸੁਣ ਕੇ ਉਹ ਸ਼ੇਸ਼ ਨਾਗ ਫਿਰ ਪਤਾਲ ਵੱਲ ਚਲਿਆ ਗਿਆ ਹੈ, ਗੁਪਤ ਹੋ ਗਿਆ ਹੈ। ਇਹ ਘੋੜੇ ਤੋਂ ਜਦੋਂ ਹੇਠਾਂ ਉੱਤਰ ਕੇ ਆਉਣ ਲੱਗਿਆ ਖੜਕਾ ਜਿਹਾ ਹੋਇਆ, ਸਤਿਗੁਰੂ ਉੱਠ ਖੜੋਤੇ ਹਨ, ਖੁਦਾ ਦਾ ਪ੍ਰੇਮੀ ਪਿਆਰਾ ਜਾਣ ਕੇ ਬਜ਼ੁਰਗ ਜਾਣ ਕੇ ਰਾਏ ਭੋਏ ਦੀ ਤਲਵੰਡੀ ਦਾ ਮਹਾਨ ਰਾਜਾ ਸਮਝ ਕੇ ਸੰਸਾਰ ਦੀ ਰੀਤੀ ਜਿਵੇਂ ਵੀ ਵੱਡਿਆਂ ਦਾ ਆਦਰ ਸਤਿਕਾਰ ਕਰਨਾ, ਉਹਨਾਂ ਨੂੰ ਮੱਥਾ ਟੇਕਣਾ, ਉਸ ਤਰ੍ਹਾਂ ਇਹਨੂੰ ਮੱਥਾ ਟੇਕ ਦਿੱਤਾ ਹੈ। ਉਸ ਵੇਲੇ ਇਹਦੇ ਮਨ ਵਿੱਚ ਅਥਾਹ ਸ਼ਰਧਾ ਆ ਗਈ ਹੈ, ਇਹ ਤਾਂ ਕੋਈ ਮਹਾਨ ਤੋਂ ਮਹਾਨ ਹਨ। ਫਿਰ ਕਾਲੂ ਜੀ ਨੂੰ ਬੁਲਾ ਕੇ ਕਿਹਾ ਵੀ ਇਹ ਤੇਰੇ ਘਰ ਦੇ ਵਿੱਚ ਬਹੁਤ ਕੋਈ ਮਹਾਨ ਹੀ ਆ ਗਿਆ, ਖੁਦਾਈ ਇਹ ਗੁਰੂ ਨਾਨਕ ਬਣ ਕੇ ਆ ਗਿਆ, ਤੇਰਾ ਸੁਭਾਅ ਕੁਛ ਐਸਾ ਵੈਸਾ ਕਠੋਰ ਜਿਹਾ ਹੀ ਹੈ, ਤੂੰ ਇਹਨਾਂ ਨੂੰ ਕੋਈ ਐਸਾ ਨਾ ਬਚਨ ਕਵਚਨ ਬੋਲੀ, ਨਾ ਨਰਾਦਰ ਕਰੀ, ਇਹਨਾਂ ਨੂੰ ਹਰ ਤਰ੍ਹਾਂ ਕਰਕੇ ਪ੍ਰਸੰਨ ਰੱਖੀ। ਸੋ ਇਸ ਤਰ੍ਹਾਂ ਸ਼ਰਧਾ ਭਾਵਨਾ ਵਾਲੇ ਬਚਨ ਸੁਣ ਕੇ ਭਾਵੇਂ ਉੱਪਰੋਂ ਉੱਪਰੋਂ ਤੈਨੂੰ ਕਿਹਾ ਤਾਂ ਚੰਗਾ ਜੀ, ਅੰਦਰ ਕੋਈ ਐਸਾ ਹੈ ਨਹੀਂ, ਕਿਉਂਕਿ ਪਰਮੇਸ਼ੁਰ ਦੀ ਜਿਹੜੀ ਮਾਇਆ ਬੜੀ ਪਰਵਲ ਹੈ, ਜਿੱਥੇ ਉਹਦਾ ਪ੍ਰਭਾਵ ਪੈ ਜਾਏ ਇਹ ਰੱਬ ਭਾਵਾਂ ਕੋਲ ਹੀ ਫਿਰਦਾ ਹੋਵੇ, ਘਰੀ ਪੈਦਾ ਹੋ ਗਿਆ ਹੈ, ਪਰਮੇਸ਼ੁਰ ਦੀ ਮਾਇਆ ਐਸੀ ਹੈ ਵੀ ਉਹ ਪਰਦਾ ਪਾ ਦਿੰਦੀ ਹੈ, ਪਤਾ ਨਹੀਂ ਲੱਗਣ ਦਿੰਦੀ ਹੈ। ਜਿਵੇਂ ਭਗਵਾਨ ਕ੍ਰਿਸ਼ਨ ਜੀ ਨੇ ਵੀ ਅਰਜਨ ਨੂੰ ਉਹ ਸਮਝਾਉਂਦਿਆਂ ਬੁਝਾਉਂਦਿਆਂ ਕਿਹਾ, ਕਹਿੰਦੇ ਵੀ ਇਹ ਅਰਜਨ ਮਮ ਮਾਇਆ ਦੁਰਤਿਆ, ਮੇਰੀ ਜਿਹੜੀ ਮਾਇਆ ਹੈ ਇਹ ਬਹੁਤ ਕਹਿੰਦੇ ਸਖਤ ਕਠਿਨ ਹੈ, ਇਹਨੂੰ ਸਮਝਣਾ ਇੱਥੋਂ ਉੱਪਰ ਉੱਠਣਾ ਬਹੁਤ ਔਖਾ ਹੈ, ਜਿਹਦੇ 'ਚ ਮੈਂ ਆਪਣੀ ਮਾਇਆ ਪਾ ਦਿਆਂ ਉਹ ਫਿਰ ਜਿਹੜਾ ਪਹਿਲਾਂ ਸਾਡਾ ਸ਼ਰਧਾਲੂ ਸ਼ਰਧਾਲੂ ਉਹ ਨਹੀਂ ਰਹਿੰਦਾ, ਉਹ ਤਾਂ ਹੋਰ ਹੀ ਕੁਛ ਬਣ ਜਾਂਦਾ ਹੈ। ਇਸ ਤਰ੍ਹਾਂ ਦਾ ਅਰਜਨ ਨੇ ਵੀ ਇੱਕ ਵਾਰੀ ਕਿਹਾ ਸੀ ਵੀ ਤੁਸੀਂ ਆਪਣੀ ਮਾਇਆ ਤਾਂ ਦਿਖਾਓ, ਕਹਿੰਦੇ ਤੂੰ ਭੁੱਲ ਭੁੱਲ ਜਾਏਗਾ, ਅਗਿਆਨੀ ਬੇਸਮਝ ਬਣ ਜਾਏਗਾ। ਇਸ ਤਰ੍ਹਾਂ ਦਾ ਪ੍ਰਸੰਗ ਜਾਂ ਅਰਜਨ ਦਾ ਵੀ ਆਉਂਦਾ, ਜਦੋਂ ਪਾਈ ਸੀ ਅਤੇ ਉਹ ਇਸਤਰੀ ਲੜਕੀ ਜੀ ਬਣਾ ਕੇ ਦੂਜੇ ਪਾਸੇ ਕੱਢਦਾ ਸੀ ਅਤੇ ਕਈ ਇਹਦੇ ਪੁੱਤਰ ਧੀਆਂ ਪੈਦਾ ਹੋ ਗਏ ਸੀ, ਕੁਛ ਸਮੇਂ ਤੋਂ ਬਾਅਦ ਉਧਰੋਂ ਫਿਰ ਜਦੋਂ ਨਹਾਉਣ ਜਾਇਆ ਇੱਧਰ ਫੇਰ ਲਿਆ ਅਰਜਨ ਬਣਾ ਕੇ ਕੱਢਿਆ ਮਾਇਆ ਨੇ, ਅਤੇ ਫਿਰ ਉਹ ਪਿਛਲਿਆਂ ਨੂੰ ਜਿਹੜੇ ਪੈਦਾ ਕਰਕੇ ਉਹਨਾਂ ਨੂੰ ਚਿੱਤੇ ਕਰਕੇ ਰੋਵੇ ਜੀ, ਕਹਿੰਦਾ ਤੇਰੇ ਕਿਹੜੇ ਹੈ ਲੜਕੇ ਲੜਕੀਆਂ, ਕੁਛ ਨਹੀਂ ਹੈਗਾ ਹੈ, ਤੂੰ ਤਾਂ ਅਰਜਨ। ਕਹਿੰਦਾ ਨਹੀਂ ਜੀ, ਮੈਂ ਤਾਂ ਲੜਕੀ ਹਾਂ, ਮੇਰਾ ਤਾਂ ਬਹੁਤ ਵੱਡਾ ਪਰਿਵਾਰ ਹੈ। ਜਦੋਂ ਦੇਖਿਆ ਨਹੀਂ ਹਟਦਾ ਫਿਰ ਇੱਕ ਥੱਪੜ ਜਿਹਾ ਮਾਰਿਆ, ਮੂੰਹ ਤੇ ਅਰਜਨ ਦੇ, ਫਿਰ ਮਾਇਆ ਦੂਰ ਕਰਤੀ, ਫਿਰ ਉਹਨੂੰ ਹੋਸ਼ ਆਈ ਵੀ ਮੈਂ ਤਾਂ ਨਹੀਂ, ਉਹ ਇਹਦਾ ਹੋਰ ਹੈ ਕੋਈ। ਇਸ ਤਰ੍ਹਾਂ ਦੇ ਜਾਣੇ ਉਹ ਜਿਹੜੀ ਮਾਇਆ ਹੈ ਇਹਦੀ ਪ੍ਰਭਾਵ ਜਿਹੜਾ ਹੈ ਉਹ ਬਹੁਤ ਤਕੜਾ ਸਖਤ ਹੈ। ਹੁਣ ਪਿਤਾ ਉੱਪਰ ਮਹਾਰਾਜ ਨੇ ਪਾਇਆ ਹੋਇਆ, ਕਿਵੇਂ ਸਮਝੇ? ਇਸ ਕਰਕੇ ਰਾਏ ਬੁਲਾਰ ਨੂੰ ਵੀ ਉੱਪਰੋਂ ਉੱਪਰੋਂ ਕਹਿੰਦਾ, ਮਹਾਰਾਜ ਚੰਗਾ ਜਿਵੇਂ ਤੁਸੀਂ ਕਹਿੰਦੇ ਹੋ ਕਰ ਲੈਂਦੇ ਹਾਂ, ਦਿਸਦਾ ਦਸਦਾ ਤਾਂ ਕੁਛ ਹੈ ਨਹੀਂ ਇਹਨਾਂ ਅੰਦਰ। ਉਹ ਜਦੋਂ ਮਹਾਰਾਜ ਦੀ ਮੌਜ ਸੀ ਅਖੀਰ 'ਤੇ, ਫਿਰ ਮਾਇਆ ਦਾ ਪੜਦਾ ਪ੍ਰਭਾਵ ਚੁੱਕ ਵੀ ਦਿੱਤਾ ਸੀ। ਜਦੋਂ ਕਰਤਾਰਪੁਰ ਮਹਾਰਾਜ ਚਾਰ ਉਦਾਸੀਆਂ ਪੂਰੀਆਂ ਕਰਕੇ ਇੱਥੇ ਧਰਮਸ਼ਾਲਾ ਬਣਾ ਲਈ, ਦੋਵੇਂ ਸਮੇਂ ਕਥਾ ਕੀਰਤਨ ਪ੍ਰਾਰੰਭ ਹੋ ਗਏ, ਲੰਗਰ ਦੇ ਚੱਲ ਪਏ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਗੁਰੂ ਕੇ ਸਿੱਖ ਆ ਕੇ ਦਰਸ਼ਨ ਦਾਰ ਕਰਨ ਲੱਗ ਪਏ, ਮੱਥੇ ਟੇਕਣ ਲੱਗ ਪਏ। ਫਿਰ ਇਹਨੂੰ ਦੇਖ ਦੂ ਕੇ ਸ਼ਰਧਾ ਜੀ ਆ ਗਈ ਸੀ। ਫਿਰ ਕਹਿੰਦਾ, ਮਹਾਰਾਜ ਮੈਂ ਤਾਂ ਤੁਹਾਨੂੰ ਪੁੱਤਰ ਹੀ ਸਮਝਦਾ ਰਿਹਾ, ਮੇਰੇ 'ਤੇ ਪੜਦਾ ਹੀ ਪਿਆ ਰਿਹਾ, ਤੁਸੀਂ ਤਾਂ ਮਹਾਰਾਜ ਪਰਮੇਸ਼ਰ ਰੂਪੋਂ ਮਿਹਰ ਕਰੋ ਮੇਰੇ 'ਤੇ ਵੀ। ਮਹਾਰਾਜ ਨੇ ਇਹਦਾ ਵੀ ਪੜਦਾ ਅਗਿਆਨ ਦਾ ਮਾਇਆ ਦਾ ਪਰੇ ਕਰ ਦਿੱਤਾ ਸੀ, ਸਰਾਇ ਸਰੂਪ ਦੇ ਵਿੱਚ ਜੋੜ ਦਿੱਤਾ ਸੀ। ਇਸ ਤਰ੍ਹਾਂ ਹੁਣ ਮਾਇਆ ਪਾਈ ਹੈ, ਜਿਸ ਕਰਕੇ ਕਿਉਂਕਿ ਜੇ ਉਹ ਨਾ ਪਾਉਂਦੇ ਆ ਪ੍ਰਸੰਗ ਨਹੀਂ ਬਣਨਾ, ਸਾਖੀ ਨਹੀਂ ਬਣਨੀ ਸੀ। ਜਿਸ ਕਰਕੇ ਇਹ ਸਾਰਾ ਕੁਛ ਗੁਰੂ ਮਹਾਰਾਜ ਨੇ ਉਹ ਪੜਦਾ ਵੀ ਆਉਣ ਵਾਲੇ ਜਿਵੇਂ ਗੁਰੂ ਕੇ ਸਿੱਖ ਉਹ ਸਾਡਾ ਇਤਿਹਾਸ ਸੁਣਿਆ ਕਰਨਗੇ, ਸਾਖੀਆਂ ਸੁਣਿਆ ਕਰੇ, ਉਹਨਾਂ ਨੂੰ ਲਾਭ ਹੋਊਗਾ। ਵੀ ਜਿਹੜੇ ਅਗਿਆਨੀ ਲੋਕ ਹੈ ਜਿਨ੍ਹਾਂ 'ਤੇ ਮਾਇਆ ਦਾ ਪੜਦਾ ਪਿਆ, ਕਈ ਵਾਰੀ ਜਦੋਂ ਉਹਨਾਂ ਨੂੰ ਸਮਝਾਈਏ ਵੀ ਜਾਈਏ ਵੀ ਤੂੰ ਉਹ ਕਿਉਂ ਕਰਦਾ, ਨਹੀਂ ਸਮਝਦੇ, ਉਹਨਾਂ 'ਤੇ ਅਸਰ ਨਹੀਂ ਹੁੰਦਾ ਹੈ। ਇਹ ਸਿਆਣੇ ਸਮਝ ਜਾਂਦੇ ਆ ਵੀ ਇਹ ਪਰਮੇਸ਼ਰ ਦੀ ਮਾਇਆ ਪ੍ਰਬਲ ਹੈ, ਉਹਨੇ ਪ੍ਰਭਾਵ ਇਹਦੇ 'ਤੇ ਪਾਇਆ, ਇਹਦੇ ਵਿਚਾਰੇ ਦੇ ਕੀ ਬਸ ਹੈ। ਜਦੋਂ ਪਰਮੇਸ਼ਰ ਮਾਇਆ ਆਪਣੀ ਪਰੇ ਕਰੂਗਾ ਫਿਰ ਇਹ ਸਹੀ ਰਸਤੇ 'ਤੇ ਆ ਜਾਊਗਾ, ਨਹੀਂ ਤਾਂ ਇਹ ਇਸੇ ਤਰ੍ਹਾਂ ਹੀ ਰਹੂਗਾ। ਇਸ ਤਰ੍ਹਾਂ ਇਹ ਪ੍ਰਸੰਗ ਆਪਾਂ ਸਭ ਦੀ ਛਾਇਆ ਵਾਲਾ ਸੁਣਿਆ। ਅੱਜ ਜਿਵੇਂ ਗੁਰੂ ਮਹਾਰਾਜ ਨੇ ਹੋਰ ਕੌਤਕ ਕੀਤਾ, ਉਹ ਜਿਵੇਂ ਵੀ ਪ੍ਰਸੰਗ ਆ ਰਹੇ ਆਪਾਂ ਰਲ ਮਿਲ ਕੇ ਸਰਵਣ ਕਰੀਏ ਜੀ। ਸ੍ਰੀ ਚੰਡੀ ਖੰਡਨ ਦੁਸ਼ਟ। ਹਾਂ, ਕਵੀ ਸੰਤੋਖ ਸਿੰਘ ਜੀ ਜੋ ਕਵੀਆਂ ਦਾ ਮਰਜ਼ਾਦਾ ਦਾ ਮੰਗਲ ਹੈ, ਕਵੀਆਂ ਨੇ ਧਰਵਾ ਬੰਨੇ ਆ, ਕੋਈ ਅਸੂਲ ਨੀਅਤ ਕੀਤਾ ਅਨੁਸਾਰ ਮੰਗਲ ਕੀਤਾ ਹੈ। ਉਹਦੇ ਜਿਹੜੇ ਕੋਈ ਗੁਰਮਤਿ ਦੇ ਧਾਰਨੀ ਗੁਰੂ ਕੇ ਸਿੱਖ ਹੈ ਉਹ ਇਸ ਤਰ੍ਹਾਂ ਆਪਣੀ ਤੀਕਸ਼ਣ ਬੁੱਧੀ ਦੁਆਰਾ ਗੁਰਮਤਿ ਅਨੁਸਾਰ ਵੀ ਇਹਦਾ ਅਰਥ ਕਰ ਲੈਂਦੇ ਹਨ। ਸ੍ਰੀ ਸ਼੍ਰੋਮਣੀ ਜੋ ਪਰਮੇਸ਼ਰ ਵਾਹਿਗੁਰੂ ਦੀ ਜੋਤ ਹੈ, ਉਹ ਕਹਿੰਦੇ ਜਿਵੇਂ ਚੰਡੀ ਬੜੀ ਤੇਜ਼ ਧਰਾਰੀ ਹੈ ਨਾ, ਇਸ ਤਰ੍ਹਾਂ ਵਾਹਿਗੁਰੂ ਦੀ ਜਿਹੜੀ ਜੋਤ ਹੈ, ਵਾਹਿਗੁਰੂ ਦੀ ਜਿਹੜੀ ਬੇਅੰਤ ਸ਼ਕਤੀ ਹੈ, ਉਹ ਵੀ ਚੰਡੀ ਦੇ ਵਾਂਗ ਹੈ। ਜਿੱਥੇ ਉਹ ਵਾਹਿਗੁਰੂ ਦੀ ਜੋਤ ਗੁਰੂ ਦੇ ਉਪਦੇਸ਼ ਦੁਆਰਾ ਕਮਾਈ ਕਰਨ ਤੋਂ ਬਾਅਦ ਪ੍ਰਗਟ ਹੋ ਜਾਂਦੀ ਹਿਰਦੇ ਵਿੱਚ, ਵੀ ਜਿਵੇਂ ਉੱਧਰ ਚੰਡੀ ਦੁਸ਼ਟਾਂ ਦੈਂਤਾਂ ਨੂੰ ਮਾਰਦੀ ਹੈ, ਇੱਧਰ ਜਿਹੜੀ ਵਾਹਿਗੁਰੂ ਦੀ ਜੋਤ ਪ੍ਰਗਟ ਹੋ ਕੇ ਪ੍ਰਤੱਖ ਹੋ ਕੇ ਹਿਰਦੇ ਅੰਦਰ ਜਿਹੜਾ ਦੁਸ਼ਟ ਸੁਭਾਅ ਹੈ, ਭੈੜਾ ਸੁਭਾਅ ਹੈ, ਇਹਨੂੰ ਟੁੱਟੇ ਟੁੱਟੇ ਕਰ ਸਕਦੀ ਹੈ। ਜਦੋਂ ਵਾਹਿਗੁਰੂ ਦੀ ਜੋਤ ਪ੍ਰਗਟ ਹੋ ਜਾਂਦੀ ਹੈ, ਉਸ ਵੇਲੇ ਮਨੁੱਖ ਬਹੁਤ ਸਿਆਣਾ ਬਣ ਜਾਂਦਾ ਹੈ, ਦੂਰ ਅੰਦੇਸ਼ ਬਣ ਜਾਂਦਾ ਹੈ, ਤ੍ਰਿਕਾਲ ਦਸਤੀ ਹੋ ਜਾਂਦਾ ਤੀਸਰੀਆਂ ਖੁੱਲ੍ਹਣ ਤੋਂ। ਕਿਉਂ? ਦੁਸ਼ਟ ਸੁਭਾਅ ਨੂੰ ਇਹ ਟੁੱਟੇ ਟੁੱਟੇ ਕਰ ਦੇਣ ਵਾਲੀ ਹੈ ਵਾਹਿਗੁਰੂ ਦੀ ਜੋਤ ਸ਼ਕਤੀ। ਅਤੇ ਪੁਜ ਦੰਡਨ ਬਰਬੰਡ, ਪੁਜ ਉਤਕ੍ਰਿਸ਼ਟ ਹੈ ਅਤੇ ਦੰਡ ਤੋਂ ਰਹਿਤ ਹੈ ਅਤੇ ਬਰਬਾ ਬੰਡ ਬੜੇ ਬਲ ਵਾਲੀ ਹੈ ਵਾਹਿਗੁਰੂ ਦੀ ਜੋਤ ਸ਼ਕਤੀ। ਜਗ ਮੰਡਨ ਪਦ ਬੰਦਨ, ਜੋ ਸ਼੍ਰੋਮਣੀ ਪਰਮੇਸ਼ਰ ਦੀ ਜੋਤ ਸ਼ਕਤੀ ਹੈ, ਸੰਸਾਰ ਨੂੰ ਮੰਡਨ ਕੀ ਹੈ, ਸਜਾਉਣ ਬਜਾਉਣ ਵਾਲੀ ਹੈ, ਸਵਾਰਨ ਵਾਲੀ ਹੈ, ਅਤੇ ਪਦ ਕੈਵਲ ਮੁਕਤੀ ਦੀ ਦਾਤੀ ਹੈ, ਜਿਹੜੀ ਇੱਕੋ ਇੱਕ ਨਿਰਗੁਣ ਸਰੂਪ ਦੀ ਮੁਕਤੀ ਉਹਨੂੰ ਦੀ ਬਖਸ਼ਿਸ਼ ਕਰਨ ਵਾਲੀ ਹੈ, ਐਸੀ ਜਿਹੜੀ ਵਾਹਿਗੁਰੂ ਦੀ ਜੋਤ ਹੈ ਉਹਨੂੰ ਮੈਂ ਵੰਦਨਾ ਕਰਦਾ, ਨਮਸਕਾਰ ਕਰਦਾ। ਕਵੀ ਸੰਤੋਖ ਸਿੰਘ ਜਾਂ ਕੋ ਤੇਜ ਪ੍ਰਚੰਡ, ਇਸ ਵਾਹਿਗੁਰੂ ਦੀ ਜੋਤ ਦਾ, ਸ਼ਕਤੀ ਦਾ ਜਿਹੜਾ ਪ੍ਰਤਾਪ ਹੈ, ਤੇਜ ਹੈ, ਪ੍ਰਤਾਪ ਹੈ, ਬਹੁਤ ਹੀ ਪ੍ਰਚੰਡ ਕੇ ਤਿੱਖਾ ਹੈ, ਤਿੱਖੇ ਤੇਜ ਵਾਲੀ ਹੈ ਵਾਹਿਗੁਰੂ ਦੀ ਜੋਤ। ਦੁੱਠ ਸੁਭਾਅ ਨੂੰ ਨਾਸ ਕਰਨ ਵਾਲੀ ਹੈ, ਬਲ ਵਾਲੀ ਹੈ, ਉਤਕ੍ਰਿਸ਼ਟ ਹੈ, ਡੰਡ ਤੋਰ ਹੈ। ਤਾਂ ਜਿਹੜਾ ਜੋਤ ਕਰ ਪ੍ਰਗਟ ਕਰ ਲੈਂਦਾ ਉਹ ਵੀ ਮਨੁੱਖ ਡੰਡਾਂ ਜਾਂ ਦੰਡ ਪਿੱਤਰ ਡੰਡ ਆਦਿਕ ਇਹ ਸਾਰਿਆਂ ਤੋਂ ਰਹਿਤ ਕਰ ਹੋ ਜਾਂਦਾ। ਇਸ ਤਰ੍ਹਾਂ ਇਹ ਡੰਡ ਤੋਂ ਰਹਿਤ ਕਰ ਦੇਣ ਵਾਲੀ ਹੈ। ਸ੍ਰੀ ਬਾਲਾ ਸੁੰਦਰ ਵਾਚ ਚੌਪਈ ਕਹਿ ਬਾਲਾ ਸ੍ਰੀ ਅੰਗਦ ਗੁਰ ਜੀ। ਭਾਈ ਬਾਲਾ ਜੀ ਕਹਿਣ ਲੱਗੇ, ਹੇ ਸਵਾਏ ਮਾਨ ਸਤਿਗੁਰੂ ਅੰਗਦ ਦੇਵ ਮਹਾਰਾਜ ਜੀ, ਸੁਣੋ ਕਥਾ ਨਾਸ਼ਕ ਤ੍ਰੈ ਜੁਰਕੀ। ਜੋ ਤਿੰਨੇ ਤਾਪਾਂ ਨੂੰ ਨਾਸ ਕਰਨ ਵਾਲੀ ਗੁਰੂ ਨਾਨਕ ਸਾਹਿਬ ਦੀ ਕਥਾ ਹੈ, ਉਹ ਤੁਸੀਂ ਹੋਰ ਸੁਣੋ ਅੱਗੇ। ਬਹਰੋ ਰਿਤ ਪਾਵਸ ਸ਼ੁਭ ਆਈ, ਗਰਮੀ ਦੀ ਰੁੱਤ ਜਦੋਂ ਉਹ ਬਤੀਤ ਹੋ ਗਈ ਹੈ, ਖਤਮ ਹੋ ਗਈ ਹੈ, ਫਿਰ ਜਿਹੜੀ ਬਰਸਾਤ ਰੁੱਤ ਆ ਗਈ ਹੈ, ਸਾਉਣ ਦਾ ਮਹੀਨਾ ਚੜ੍ਹ ਆਇਆ ਹੈ, ਬਰਸਾਤ ਰੁੱਤ ਆ ਗਈ ਹੈ। ਗਗਨ ਬੀਚ ਬਾਦਰ ਦ੍ਰਿਸ਼ਟਾਈ, ਇਸ ਕਰਕੇ ਆਕਾਸ਼ ਦੇ ਵਿੱਚ ਹਰ ਪਾਸੇ ਜਿਹੜੇ ਬੱਦਲ ਹੀ ਬੱਦਲ ਦਿਸਣ ਲੱਗ ਪਏ ਹਨ। ਭਾਗ ਜਗੇ ਪੂਰਬ ਜਗ ਆਸੀ, ਆਕਾਸ਼ ਵਿੱਚ ਇਉਂ ਬੱਦਲ ਪ੍ਰਗਟ ਹੋ ਗਏ ਜਿਵੇਂ ਜਿਹੜਾ ਜਗਿਆਸੂ ਪੁਰਸ਼ ਮੁਕਤੀ ਦੀ ਇੱਛਾ ਵਾਲਾ ਪੁਰਸ਼ ਹੈ, ਉਹਦੇ ਪਿਛਲੇ ਕੋਈ ਚੰਗੇ ਭਾਗ ਜਾਗ ਪੈਣ, ਪ੍ਰਗਟ ਹੋ ਜਾਣ। ਜੋ ਤਨ ਧਰਤ ਸੰਤ ਸੁਖ ਰਾਸੀ, ਇਹ ਕਹਿੰਦੇ ਉਹ ਜਗਿਆਸੂ ਦੀ ਮੁਕਤੀ ਕਰਨ ਵਾਸਤੇ, ਉਹਨੂੰ ਬ੍ਰਹਮ ਗਿਆਨ ਦੀ ਬਖਸ਼ਿਸ਼ ਕਰਨ ਵਾਸਤੇ ਜਿਹੜੇ ਸਵਾਸ ਸਵਾਸ ਸਿਮਰਨ ਕਰਨ ਵਾਲੇ ਸੰਤ ਹੈ, ਸੁਖਾਂ ਦੇ ਖਜ਼ਾਨਾ ਉਹ ਇਸ ਸੰਸਾਰ ਤੇ ਸਰੀਰ ਧਾਰਨ ਕਰ ਲੈਂਦੇ ਹੈ, ਜਿਸ ਕਰਕੇ ਮੁਕਤੀ ਦੀ ਇੱਛਾ ਵਾਲਿਆਂ ਨੂੰ ਉਹ ਬ੍ਰਹਮ ਗਿਆਨ ਪ੍ਰਾਪਤ ਹੋ ਜਾਂਦਾ ਹੈ, ਇਸ ਤਰ੍ਹਾਂ ਮੁਕਤ ਹੋ ਜਾਂਦੇ ਹਨ। ਜੜੀ ਘਟਾ ਕਾਲੀ ਜਿਵ ਕਾਲੀ, ਜਿਹੜੀਆਂ ਕਾਲੀਆਂ ਘਟਾਂ ਇਉਂ ਚੜੀਆਂ ਆਕਾਸ਼ ਵੇ, ਜਿਵੇਂ ਦੈਂਤਾਂ ਨੂੰ ਮਾਰਨ ਵਾਸਤੇ ਕਾਲੀ ਚੜ ਪਈ ਹੋਵੇ। ਪਰਨੋ ਬਜਰ ਬਜਾਵਤ ਤਾਲੀ, ਇਸ ਤਰ੍ਹਾਂ ਜਿਹੜਾ ਬੱਦਲਾਂ ਦੇ ਵਿੱਚੋਂ ਬਿਜਲੀ ਕੜਕ ਰਹੀ ਹੈ, ਕੜਕ ਰਹੀ ਹੈ, ਇਹ ਮਾਨੋ ਕਾਲੀ ਕੀ ਇਹ ਤਾੜੀਆਂ ਬਜਾ ਰਹੀ ਹੈ ਦੈਂਤਾਂ ਨੂੰ ਮਾਰਨ ਵਾਸਤੇ। ਸਾਸਨ ਪਾਕ ਸਰਾਸਨ ਜੋ, ਜਿਹੜਾ ਇਹ ਬੱਦਲਾਂ ਦੇ ਵਿੱਚ ਇੰਦਰ ਧਨਕ ਬਣਿਆ ਹੋਇਆ ਹੈ, ਜਿਹਨੂੰ ਅਸੀਂ ਕਹਿੰਦੇ ਵੀ ਆ ਪੀਂਘ ਪਈ ਹੋਈ ਹੈ। ਬਾਂਕੀ ਭ੍ਰਿਕਟੀ ਲਖੀਅਤ ਸੋ, ਇਹ ਮਾਨੋ ਕਹਿੰਦੇ ਜਿਹੜੀ ਚੰਡੀ ਹੈ ਉਹਦੇ ਕਹਿੰਦੇ ਟੇਢੇ ਭਰਵੱਟੇ ਜਾਣੇ ਜਾ ਸਕਦੇ, ਸਮਝ ਲੈਣਾ ਕਰੀਏ। ਅਤ ਕਰਕਨ ਜਿਹ ਕੀ ਕੱਲ ਕਾਰੀ, ਬਿਜਲੀ ਦਾ ਬਹੁਤਾ ਕੜਕਣਾ ਹੈ ਨਾ, ਇਹੀ ਮਾਨੋ ਕਾਲੀ ਦੀ ਕਹਿੰਦੇ ਕਿਲਕਾਰੀ ਵੱਜ ਰਹੀ ਹੈ। ਦਰਤ ਅਸੁਰ ਸੇ ਮੇਚਕ ਬਿਆਰੀ, ਉਹ ਕਿਲਕਾਰੀਆਂ ਨੂੰ ਸੁਣ ਕੇ ਦੈਂਤ ਸੁਣ ਉਹ ਡਰਦੇ ਸੀ, ਇੱਧਰ ਜਿਹੜੀਆਂ ਕਾਲੀਆਂ ਘਟਾਂ ਕਾਲੀ ਵਰਗੇ, ਇੱਥੋਂ ਕਹਿੰਦੇ ਜਿਹੜੇ ਕਾਲੇ ਸੱਪ ਦੈਂਤਾਂ ਵਰਗੇ ਡਰ ਰਹੇ ਹਨ। ਹੋਤ ਘੋਖ ਜਿਹ ਗਰਜ ਸੁਣਾਵਤ, ਇਸੇ ਤਰ੍ਹਾਂ ਜਦੋਂ ਕੋਈ ਬੱਦਲ ਦੀ ਗਰਜ ਹੁੰਦੀ ਹੈ, ਇਸ ਤਰ੍ਹਾਂ ਕਹਿੰਦੇ ਜਿਹੜੀ ਬੱਦਲਾਂ ਦੀ ਗਰਜ ਹੋ ਰਹੀ ਹੈ, ਇਹ ਮਾਨੋ ਕਹਿੰਦੇ ਕਾਲੀ ਗੱਜਣਾ ਕਰ ਰਹੀ ਹੈ। ਅਮਰ ਮਯੂਰ ਹਰਖ ਉਪਜਾਵਤ, ਗਰਜ ਨੂੰ ਉਸ ਗੱਜਣ ਦੀ ਆਵਾਜ਼ ਨੂੰ ਸੁਣ ਕੇ ਜਿਹੜੇ ਦੇਵਤੇ ਰੂਪ ਬਿਮੋਰ ਹੈ ਉਹ ਖੁਸ਼ੀਆਂ ਪੈਦਾ ਕਰ ਰਹੇ ਹਨ। ਚੰਚਲ ਜੋ ਚੰਚਲਾ ਚਮਕਾਵਤ, ਜਿਹੜੀ ਚੰਚਲਾ ਕੀ ਬਿਜਲੀ ਹੈ ਬਹੁਤ ਹੀ ਚੰਚਲ ਹੋ ਕੇ ਚਮਕਦੀ ਹੁੰਦੀ ਹੈ, ਕਿਤੇ ਕਿਤੇ ਉਹ ਚਮਕ ਜੀ ਮਾਰਦੀ ਬਿਜਲੀ ਕੜਕਦੀ, ਕਿਤੇ ਕਿਤੇ ਚਮਕਦੀ ਹੁੰਦੀ ਹੈ, ਇਸ ਤਰ੍ਹਾਂ ਕਹਿੰਦੇ ਜਿਹੜੀ ਬਿਜਲੀ ਹੈ ਚੰਚਲ ਜਿਹੀ ਹੋ ਕੇ ਚਮਕਦੀ ਹੁੰਦੀ ਹੈ, ਪਾਨ ਕਿਰਪਾਨ ਲਏ ਨਚਾਵਤ, ਇਹ ਮਾਨਾ ਜਿਹੜੀ ਕਾਲੀ ਹੈ ਕਾਲੀ ਕਟਾਰੂ ਆਪਣੇ ਹੱਥ ਵਿੱਚ ਕਿਰਪਾਨ ਲੈ ਕੇ ਨਚਾ ਰਹੀ ਹੈ, ਕਿਰਪਾਨ ਚਮਾ ਚਮਕਾ ਰਹੀ ਹੈ। ਦੰਤ ਪੰਕਤੀ ਸ਼ੋਭਤ ਬਲਾਕਾ, ਇਸ ਤਰ੍ਹਾਂ ਬੱਦਲਾਂ ਦੇ ਵਿੱਚ ਕਾਲੀਆਂ ਘਟਾਂ ਵਿੱਚੋਂ ਬਗਲੇ ਉੱਡਦੇ ਫਿਰਦੇ ਹੁੰਦੇ ਹੈ। ਕਹਿੰਦੇ ਇਸ ਤਰ੍ਹਾਂ ਜਿਹੜੇ ਕੋਈ ਬਲਾਕੇ ਹੈ ਨਾ, ਬਲਾ ਬਗਲੇ ਹੈ, ਉਹ ਡਾਰੀਆਂ ਲਾਰੇ, ਇਹ ਮਾਨੋ ਕਾਲੀ ਦੀ ਕਹਿੰਦੇ ਦੰਦਾਂ ਦੀ ਪੰਗਤੀ ਹੈ, ਦੰਦ ਵੀੜ ਹੈ ਚਿੱਟੇ ਰੰਗ ਦੀ, ਸ਼ਾਮ ਸਰੂਪ ਬਣਿਓ ਆਸ ਤਾਂ ਕਾ। ਇਸ ਤਰ੍ਹਾਂ ਕਹਿੰਦੇ ਜਿਹੜੀ ਕਾਲੀ ਹੈ ਉਹਦਾ ਕਹਿੰਦੇ ਕਾਲੀ ਘਟਾਰੂ ਸੋਹਣਾ ਸਰੂਪ ਬਣਿਆ ਹੋਇਆ ਬੱਦਲ ਬਣ ਕੇ ਇਸ ਤਰ੍ਹਾਂ ਦੱਸ ਰਹੀ ਹੈ। ਮਿਲ ਦਾਦਰ ਬਹੁ ਸ਼ਬਦ ਪੁਕਾਰਾ, ਬੱਦਲ ਦੀ ਬਾਰਿਸ਼ ਪੈ ਜਾਏ ਫਿਰ ਬਹੁਤੇ ਡੱਡੂ ਜੇ ਮਿਲ ਕੇ ਉੱਚੀ ਉੱਚੀ ਬੋਲਦੇ ਹੁੰਦੇ, ਗੜਗੜਾ ਕਰਦੇ ਹੁੰਦੇ ਹਨ। ਮਨ ਹੋ ਪੜਤ ਬਾਲਕ ਚੱਟ ਸਾਰਾ, ਸਮਝ ਲਓ ਜਿਵੇਂ ਬੱਦਲ ਦੀ ਬਾਰਿਸ਼ ਪੈ ਰਹੀ ਹੋਵੇ ਤੇ ਖੁਸ਼ ਹੋ ਕੇ ਬੱਚੇ ਜਿਹੜੇ ਸਕੂਲ ਦੇ ਹੈ ਉਹ ਜਿਵੇਂ ਪੜ੍ਹਾਈ ਕਰ ਰਹੇ ਹੋਣ, ਉੜਾ ਉੜਾ ਜਾਂ ਹੋਰ ਆਪਣੀ ਸੰਸਥਿਆ ਪਕਾ ਰਹੇ ਹੋਣ ਕਿਸੇ ਸਕੂਲ ਵਿੱਚ, ਇਸ ਤਰ੍ਹਾਂ ਕਹਿੰਦੇ ਬੱਦਲ ਦੀ ਬਾਰਿਸ਼ ਦੇ ਵਿੱਚ ਇਹ ਜਿਹੜੇ ਡੱਡੂ ਬੋਲ ਰਿਹਾ ਮਾਨੋ ਬੱਚੇ ਪੜ ਰਹੇ ਹਨ। ਜਰ ਤੇ ਜਰ ਗਏ ਜੂਹੂ ਜਵਾਸਾ, ਬੱਦਲ ਦੇ ਪੈਣ ਕਰਕੇ ਜਿੰਨਾ ਜਵਾਹਾਂ ਹੈ ਉਹ ਜੜ ਤੋਂ ਹੀ ਕਹਿੰਦੇ ਸਾਰਾ ਸੜ ਮੱਚ ਗਿਆ, ਬਾਕੀ ਜਿੰਨੇ ਦਰਖਤ ਹੈ ਘਾਹ ਪੱਠਾ ਹੈ ਜਿੰਨੇ ਬਗੀਚਿਆਂ ਦੇ ਫੁੱਲ ਫੁੱਲ ਹੈ ਪਸ਼ੂ ਪੰਛੀ ਹੈ ਸਭ ਖੁਸ਼ ਹੋ ਜਾਂਦੇ ਬਾਰਿਸ਼ ਪੈਣ ਨੂੰ, ਇੱਕੋ ਇੱਕ ਜਿਹੜਾ ਅੱਕ ਹੈ ਅਤੇ ਜਵਾਹਾਂ ਹੈ ਇਹ ਸੜ ਮੱਚ ਜਾਂਦੇ ਹੈ। ਇਹ ਦੇਖ ਲਿਓ ਜੇਠ ਹੜ੍ਹ ਦੀ ਗਰਮੀ ਵਿੱਚ ਜਿਹੜਾ ਦੇਸੀ ਅੱਕ ਇਹ ਲੈ ਲਹਾਊਗਾ, ਜਦੋਂ ਕਿਤੇ ਬਾਰਿਸ਼ ਪੈ ਗਈ ਫਿਰ ਉਹਦਾ ਬੁਰਾ ਹਾਲ ਹੁੰਦਾ। ਇਹ ਤਰ੍ਹਾਂ ਇੱਕ ਜਵਾਹਾਂ ਹੈਗਾ ਹੈ, ਉਹ ਵੀ ਜਦੋਂ ਹੈ ਪੂਰੀ ਗਰਮੀ ਪੂਰਾ ਐਨ ਕਿਰਾ ਖਿੜੂਗਾ, ਪੈਣ ਪੱਤਰੇ ਉਹਦੇ ਲਾਲ ਹੋਣਗੇ, ਜਦੋਂ ਪੈ ਗਈ ਬਾਰਿਸ਼ ਉਹਨਾਂ ਕਹਿੰਦੇ ਜੜ੍ਹਾਂ ਤੋਂ ਹੀ ਸੜ ਜਾਂਦਾ ਹੈ ਮੁੱਕ ਜਾਂਦਾ ਖਤਮ ਹੋ ਜਾਂਦਾ ਹੈ। ਇਸ ਤਰ੍ਹਾਂ ਕਹਿੰਦੇ ਬਰਸਾਤ ਦੇ ਮਹੀਨੇ ਬੱਦਲਾਂ ਦੀ ਬਾਰਿਸ਼ ਹੋਣ ਕਰਕੇ ਜਿਹੜਾ ਜਵਾਹਾਂ ਉਹ ਤਾਂ ਜੜ੍ਹਾਂ ਤੋਂ ਹੀ ਸਾਰੇ ਹੀ ਕਹਿੰਦੇ ਸੜ ਮੱਚ ਗਿਆ ਹੈ। ਜੋ ਹਾਰ ਭਗਤ ਹੋਤ ਅਗ ਨਾਸ਼ਾ, ਜੋ ਹਾਰ ਭਜਨ ਹੋਤ ਅਗ ਨਾਸ਼ਾ, ਜਵਾਹਾਂ ਕਹਿੰਦੇ ਕਿਵੇਂ ਸੜ ਮੱਚ ਗਿਆ ਜੜ੍ਹਾਂ ਤੋਂ, ਜਿਵੇਂ ਵਾਹਿਗੁਰੂ ਦਾ ਭਜਨ ਕਰਕੇ ਸਾਰੇ ਜਿਹੜੇ ਪਾਪ ਹੈ ਕਹਿੰਦੇ ਜੜ੍ਹਾਂ ਹੀ ਤੋਂ ਹੀ ਮੁੱਢ ਤੋਂ ਹੀ ਨਾਸ ਹੋ ਜਾਂਦੇ, ਮੁੱਢ ਤੋਂ ਹੀ ਸਾਰੇ ਖਤਮ ਹੋ ਜਾਂਦੇ ਹਨ। ਮਿਲ ਸਰਤਾ ਸੋ ਜੇ ਲੱਗ ਨਾਲਾ, ਇਸੇ ਤਰ੍ਹਾਂ ਕਹਿੰਦੇ ਜਿਹੜੇ ਛੋਟੇ ਛੋਟੇ ਬਰਸਾਤੀ ਨਾਲੇ ਹਨ ਉਹ ਨਦੀਆਂ ਨਾਲ ਮਿਲ ਜੁਲ ਕੇ ਸਿੰਧ ਸਰੂਪ ਭਏ ਤੇ ਕਾਲਾ, ਬੱਦਲ ਦੀ ਬਾਰਿਸ਼ ਹੋਣ ਕਰਕੇ ਉਸ ਸਮੇਂ ਸਾਰੇ ਸਮੁੰਦਰ ਦਾ ਰੂਪ ਹੋ ਗਏ ਛੋਟੇ ਛੋਟੇ ਬਰਸਾਤੀ ਨਾਲੇ, ਕਿਉਂਕਿ ਜਦੋਂ ਬੱਦਲ ਵਰਸਦੇ ਹੈ ਪਾਣੀ ਬਹੁਤਾ ਹੋ ਜਾਂਦਾ ਹੈ, ਛੋਟੇ ਛੋਟੇ ਜਿਹੜੇ ਬਰਸਾਤੀ ਜੇ ਨਾਲੇ ਆ ਫਿਰ ਜਾ ਕੇ ਨਦੀਆਂ ਵਿੱਚ ਪੈ ਜਾਂਦੇ ਹੈ, ਨਦੀਆਂ ਅੱਗੇ ਜਾ ਕੇ ਸਮੁੰਦਰ ਵਿੱਚ ਜਾ ਪੈਂਦੀਆਂ। ਇਸ ਤਰ੍ਹਾਂ ਕਹਿੰਦੇ ਬਰਸਾਤ ਰੁੱਤ ਦੇ ਜਿਹੜੇ ਬਰਸਾਤੀ ਨਾਲੇ ਉਹ ਨਦੀਆਂ ਵਿੱਚ ਮਿਲ ਕੇ ਅੱਗੇ ਉਹ ਸਮੁੰਦਰ ਰੂਪ ਹੋ ਗਏ ਹਨ, ਉਸ ਸਮੇਂ ਸਮੁੰਦਰ ਵਿੱਚ ਜਾ ਮਿਲੇ ਹਨ। ਬ੍ਰਹਮ ਗਿਆਨ ਭੇਜੈ ਸੁਮ ਮੁਖ, ਜਿਸ ਤਰ੍ਹਾਂ ਮੁਕਤੀ ਦੀ ਇੱਛਾ ਵਾਲੇ ਨੂੰ ਕਹਿੰਦੇ ਬ੍ਰਹਮ ਗਿਆਨ ਹੋ ਜਾਂਦਾ ਹੈ, ਬ੍ਰਹਮ ਰੂਪ ਹੋਵਤ ਬਿਨ ਦੁੱਖ, ਬਿਨਾਂ ਬਿਨਾਂ ਦੋਸ਼ਾਂ ਤੋਂ ਕਹਿੰਦੇ ਬ੍ਰਹਮ ਦਾ ਸਰੂਪ ਹੀ ਹੋ ਜਾਂਦਾ, ਜਿਵੇਂ ਨਦੀਆਂ ਨਾਲੇ ਸਮੁੰਦਰ ਵਿੱਚ ਜਾ ਕੇ ਸਮੁੰਦਰੂ ਹੋ ਜਾਂਦੇ। ਇਸ ਤਰ੍ਹਾਂ ਜਿਹੜਾ ਮੁਕਤੀ ਦੀ ਇੱਛਾ ਵਾਲਾ ਉਹਨੂੰ ਬ੍ਰਹਮ ਗਿਆਨ ਹੋਣ ਕਰਕੇ ਉਹ ਬ੍ਰਹਮ ਰੂਪ ਹੀ ਹੋ ਜਾਂਦਾ, ਪਰਮੇਸ਼ਰ ਰੂਪ ਹੋ ਜਾਂਦਾ ਹੈ। ਤਜ ਮਰਜਾਦ ਉਛਰੇ ਲੱਗ ਨਾ, ਬਰਸਾਤ ਰੁੱਤ ਵਿੱਚ ਬੱਦਲ ਪੈਣ ਕਰਕੇ ਜਿਹੜੇ ਛੋਟੇ ਛੋਟੇ ਤਲਾਅ ਹੈ ਆਪੋ ਆਪਣੀ ਮਰਜ਼ਾਦਾ ਛੱਡ ਕੇ ਆਪੋ ਆਪਣੀਆਂ ਹੱਦਾਂ ਕਿਨਾਰੇ ਛੱਡ ਕੇ ਤਾਂ ਨੂੰ ਉਛਲਦੇ ਹਨ। ਜੋ ਸ੍ਰੀ ਮਦ ਤੇ ਨੀਚ ਕੁਚਾਲਾ, ਸਮਝ ਲਓ ਜਿਵੇਂ ਕਹਿੰਦੇ ਜਿਹੜਾ ਨੀਚ ਪੁਰਸ਼ ਹੈ ਨਾ ਖੋਟੀ ਚਾਲ ਵਾਲਾ, ਭੈੜੀ ਚਾਲ ਵਾਲਾ, ਖੋਟੇ ਚਾਲ ਚੱਲਣ ਵਾਲਾ, ਉਹਦੇ ਕੋਲ ਸ੍ਰੀ ਕੀ ਮਾਇਆ ਜੀ ਆ ਜਾਏ, ਕਹਿੰਦੇ ਉਹ ਹੰਕਾਰ ਆਉਣ ਕਰਕੇ ਨਾ, ਅਤੇ ਉਹ ਤਾਂ ਨੂੰ ਉਛੜਦਾ, ਫੂੰ ਫਾਂ ਜੀ ਕਰਦਾ ਹੁੰਦਾ ਹੈ। ਕਹਿੰਦੇ ਇਸ ਤਰ੍ਹਾਂ ਛੋਟੇ ਛੋਟੇ ਤਲਾਅ ਬੱਦਲਾਂ ਦੀ ਬਾਰਿਸ਼ ਕਰਕੇ ਉਹ ਤਾਂ ਨੂੰ ਉਛੜ ਰਹੇ ਹੈ, ਜਿਵੇਂ ਕਹਿੰਦੇ ਨੀਵੇਂ ਨੀਚ ਪੁਰਸ਼ ਕੋਲ ਮਾਇਆ ਆ ਜਾਏ, ਅਹੰਕਾਰ ਕਰਕੇ ਤਾਂ ਨੂੰ ਉਛੜਦਾ ਹੁੰਦਾ ਹੈ। ਉਡਤ ਧੂਰ ਜੋ ਸਗਲ ਬਿਲਾਨੀ, ਬੱਦਲ ਦੀ ਬਾਰਿਸ਼ ਕਰਕੇ ਜਿਹੜੀ ਜੇਠ ਹਾੜ ਦੇ ਮਹੀਨਿਆਂ ਵਿੱਚ ਮਿੱਟੀ ਘਟਾ ਉੱਡਦਾ ਸੀ, ਉਹ ਸਾਰਾ ਖਤਮ ਹੋ ਗਿਆ। ਜੋ ਸਤਿਗੁਰ ਮਿਲ ਕੁਮਤ ਨਸਾਨੀ, ਹੋਇਆ ਕਹਿੰਦੇ ਮਿੱਟੀ ਘਟਾ ਖਤਮ ਹੋ ਰਿਹਾ, ਜਿਵੇਂ ਸਤਿਗੁਰੂ ਨਾਲ ਮਿਲ ਕੇ ਮਨੁੱਖ ਦੀ ਖੋਟੀ ਮਤ ਨਾਸ ਹੋ ਜਾਂਦੀ ਹੈ। ਪੰਥੀ ਚਲਤ ਧਾਮ ਬਿਸਰਾਮੇ, ਜਿਹੜੇ ਕੋਈ ਰਸਤਿਆਂ ਵਿੱਚ ਰਸਤੀ ਰਾਹੀ ਪਾਉਂਦੀ ਚੱਲਦੇ ਸੀ, ਬੱਦਲ ਦੀ ਬਾਰਿਸ਼ ਦੀ ਬਹੁਲਤਾ ਕਰ ਦੇਖ ਕੇ ਉਹ ਚੱਲਦੇ ਹੋਏ ਘਰਾਂ 'ਚ ਆ ਟਿਕੇ ਹਨ, ਆਪੋ ਆਪਣੇ ਘਰੇ ਟਿਕੇ ਹਨ। ਜੋ ਮਨ ਥਿਰ ਸਿਮਰਤ ਹਰ ਨਾਮ, ਹੋਇਆ ਟਿਕ ਗਏ, ਜਿਵੇਂ ਕਹਿੰਦੇ ਵਾਹਿਗੁਰੂ ਦਾ ਨਾਮ ਸਿਮਰਦਿਆਂ ਮਨ ਟਿਕ ਜਾਂਦਾ ਹੈ। ਜੋ ਲੀਲਾ ਕੀਨੀ ਰਿਤ ਬਰਸਾ, ਜਿਵੇਂ ਗੁਰੂ ਮਹਾਰਾਜ ਨੇ ਬਰਸਾਤ ਰੁੱਤ ਵਿੱਚ ਲੀਲਾ ਕੀਤੀ ਹੈ। ਤਿਉ ਮੈਂ ਕਹੋ ਸੁਣੋ ਸਾਰ ਸਖਾ, ਭਾਈ ਬਾਲਾ ਜੀ ਕਹਿੰਦੇ ਉਵੇਂ ਮੈਂ ਕਹਿੰਦਾ ਹਾਂ, ਤੁਸੀਂ ਬੜੀ ਪ੍ਰਸੰਨਤਾ ਸਹਿਤ ਆਨੰਦ ਸਹਿਤ ਹੇ ਗੁਰੂ ਅੰਗਦ ਸਾਹਿਬ ਜੀ ਸੁਣੋ। ਇੱਕ ਦਿਵਸ ਕਾਲੂ ਲੇ ਅੰਕਾ, ਹੇ ਗੁਰੂ ਅੰਗਦ ਸਾਹਿਬ ਜੀ ਇੱਕ ਦਿਨ ਦੀ ਗੱਲ ਹੈ, ਪਿਤਾ ਕਾਲੂ ਜੀ ਨੇ ਗੁਰੂ ਨਾਨਕ ਸਾਹਿਬ ਨੂੰ ਆਪਣੀ ਗੋਦ ਵਿੱਚ ਲੈ ਲਿਆ। ਕਰ ਦੁਲਾਰ ਪਿਖ ਬਦਨ ਮਯੰਕਾ, ਚੰਦਰਮਾ ਪੂਰਨਮਾਸੀ ਦੇ ਚੰਦਰਮਾ ਵਰਗਾ ਮੁੱਖ ਵੇਖ ਵੇਖ ਕੇ ਲਾਡ ਪਿਆਰ ਕਰਨ ਲੱਗਿਆ। ਬਚਨ ਕਹਿਤ ਸੁਤ ਤੂੰ ਭਾ ਸਿਆਨਾ, ਲਾਡ ਜਾ ਕਰਦਾ ਕਰਦਾ ਬਚਨ ਕਹਿਣ ਲੱਗਿਆ, ਹੇ ਸੁਪੁੱਤਰ ਗੁਰੂ ਨਾਨਕ, ਤੂੰ ਉਮਰ ਕਰਕੇ ਹੁਣ ਬੜਾ ਸਗੜਾ ਸਿਆਣਾ ਬਣ ਗਿਆ। ਆਪਣਾ ਕਰਤ ਗੋ ਸੰਗ ਬਨ ਜਾਣਾ, ਹੁਣ ਤੂੰ ਵੱਡਾ ਹੋਣ ਕਰਕੇ ਹੁਣ ਗੁੰਗਾ ਮੱਝਾਂ ਚਾਰਨ ਵਾਸਤੇ ਵੀ ਤੂੰ ਦਾਸਾਂ ਦੇ ਨਾਲ ਨਹੀਂ ਜਾਂਦਾ, ਉਹ ਆਪ ਹੀ ਜਾਂਦੇ ਹਨ। ਉਬੈ ਬ੍ਰਿਖਬ ਨਿਜ ਔਸ਼ਕ ਮਾਹੀ, ਇਹ ਸੁਪੁੱਤਰ ਹੁਣ ਤੂੰ ਇਉਂ ਕਰ ਲੈ, ਆਪਣਾ ਜਿਹੜਾ ਗੁੰਗਾ ਮੱਝਾਂ ਦਾ ਔਸ਼ਕ ਕੀ ਹੈ ਬਾਗ ਹੈ ਨਾ, ਉਹਦੇ ਵਿੱਚੋਂ ਦੋ ਜਿਹੜੇ ਬੈਲ ਹੈ ਚੰਗੇ ਚੰਗੇ ਨਵੇਂ ਨਰੋਏ, ਲੇਹੋ ਨਿਕਾਸ ਤਰਨ ਜੋ ਆਹੀ, ਕਹਿੰਦੇ ਚੰਗੇ ਜਿਹੜੇ ਜਵਾਨ ਬੈਲ ਬਲਦ ਹੋਣ ਨਾ, ਉਹ ਤੂੰ ਛਾਂਟ ਕੇ ਦੋ ਬੈਲ ਕੱਢ ਲਾ ਉਹਨਾਂ ਵਿੱਚੋਂ। ਲਾਂਗੋਲ ਸੰਗ ਬਹੁਰ ਕਰ ਕੰਮ, ਕਹਿੰਦੇ ਹਲ ਪੰਜਾੜੀ ਜੀ ਲੈ ਕੇ ਤੇ ਇਸ ਤਰ੍ਹਾਂ ਹੀ ਨਾਲ ਹੀ ਕਹਿੰਦੇ ਹੋਰ ਬੀਜ ਬੂਜ ਲੈ ਲਾ ਤੇ ਕਾਮਾ ਲੈ ਲਾ, ਇੱਕ ਸੀਰੀ ਲੈ ਲਾ, ਬੀਜ ਸੋ ਲੈ ਹੋ ਸਵਾ ਮਨ ਧਾਮ, ਆਪਣੇ ਘਰ ਦੇ ਵਿੱਚ ਬਹੁਤ ਵਧੀਆ ਗੁਣ ਪਈ, ਉਹਦੇ ਵਿੱਚੋਂ ਤੋਲ ਕੇ ਸਵਾ ਕਮਣ ਬੀਜ ਲੈ ਲਾ। ਜਾਏ ਰਾਹੀਏ ਖੇਤ ਨਿਰਾਲਾ, ਇਸ ਪੁੱਤਰ ਕਹਿੰਦੇ ਇਸ ਤਰ੍ਹਾਂ ਆਪਣਾ ਵੱਖਰਾ ਜਿਹੜਾ ਖੇਤ ਹੈ ਜਾ ਕੇ ਤੂੰ ਬੀਜ ਲਈਏ। ਕਰ ਹੋ ਨੀਰ ਸੋ ਤਿਹ ਪ੍ਰਤ ਪਾਲਾ, ਜਦੋਂ ਹਰਾ ਭਰਾ ਹੋ ਜਾਏ ਤੇ ਪਾਣੀ ਦਾ ਸਮਾਂ ਹੋ ਜਾਏ ਤੇ ਖੂਹ ਦੇ ਨਾਲ ਉਹਨੂੰ ਪਾਣੀ ਦੇ ਦੇ ਕੇ ਹਰਾ ਭਰਾ ਰੱਖ ਲਈ, ਪਾਲੀ ਪੋਸੀ, ਮ੍ਰਿਗ ਪਸ਼ੂਆਂ ਕੇ ਹੋਏ ਰਖਵਾਰੇ। ਇਸੇ ਤਰ੍ਹਾਂ ਕੋਈ ਜਿਹੜੇ ਕੋਈ ਮ੍ਰਿਗ ਹੈ, ਹਰਨ ਹੁਰਨ ਹੈ, ਹੋਰ ਪਸ਼ੂ ਹੈ, ਉਹਨਾਂ ਤੋਂ ਕਹਿੰਦੇ ਤੂੰ ਰਖਵਾਲਾ ਕਰਵਾਉਣਾ, ਰੱਖੀ ਕਰਨੀ ਹੈ। ਕ੍ਰਿਖ ਪਕਾਏ ਕੀਜੈ ਖਲਵਾਰੇ, ਆ ਖੇਤੀ ਨੂੰ ਪਕਾ ਕੇ ਫਿਰ ਬਣਾ ਕੇ ਵੱਡੇ ਵੱਡੇ ਖਲਵਾੜੇ ਲਵਾ ਲਈ, ਪਿੜ ਲਗਵਾ ਲਈ, ਆ ਜਿਹੜੀਆਂ ਭਰੀਆਂ ਜਿਹੀਆਂ ਇਕੱਠੀਆਂ ਕਰਕੇ ਕਥਾਂ ਢੇਰ ਲਾ ਲੈਣ ਨੂੰ ਕਹਿੰਦੇ ਖਲਵਾੜੇ ਲਾਏ ਜੀ। ਇਸੇ ਤਰ੍ਹਾਂ ਫਿਰ ਉਹਨੂੰ ਅੱਗੇ ਉਹ ਜਦੋਂ ਖੋਲ ਖੋਲ ਕੇ ਅੱਗੇ ਪੁਰ ਬੈਲ ਜੇ ਫੇਰ ਲੱਗ ਜਾਂਦੇ ਸੀ ਅਤੇ ਕੰਡਿਆਂ ਦਾ ਇੱਕ ਛਾਪਾ ਜਿਹਾ ਬਣਾ ਕੇ ਉਹ ਮਗਰ ਪਾ ਦਿੰਦੇ ਸੀ। ਉਹਨਾਂ ਨੂੰ ਕਹਿੰਦੇ ਸੀ ਵੀ ਅਸੀਂ ਗਾ ਰਹੇ ਹਾਂ ਖਲਵਾੜਾ, ਇਹ ਪਿੜ ਗਾ ਰਹੇ ਹਾਂ। ਕਹਿੰਦੇ ਇਸ ਤਰ੍ਹਾਂ ਵੱਡੇ ਵੱਡੇ ਤੂੰ ਖਲਵਾੜੇ ਲਾ ਲਈ, ਕਿੱਤੀ ਪਕਾ ਕੇ ਜੇ ਅਨ ਆਨਾ ਹੋ ਬਹੁ ਇੱਕ ਵਾਰੀ, ਇਸ ਪੁੱਤਰ ਇਸ ਤਰ੍ਹਾਂ ਜੇ ਇੱਕ ਵਾਰੀ ਤੂੰ ਬਹੁਤਾ ਅਨ ਕਹਿੰਦੇ ਖੇਤ ਵਿੱਚੋਂ ਪਕਾ ਕੇ ਤੇ ਕਲਵਾੜਿਆਂ ਰਾਹੀਂ ਗਾਹ ਕੇ ਲੈ ਆਏਗਾ। ਰੱਖ ਦੇਵੋ ਕਾਮੇ ਦੋਏ ਚਾਰੀ, ਅੜਤਾ ਕਹਿੰਦੇ ਕਦਾ ਨੌਕਰ ਹੈ, ਫਿਰ ਦੇ ਕੇ ਕਹਿੰਦੇ ਤੇਰੇ ਨਾਲ ਕੰਮ ਕਰਨ ਵਾਲੇ ਦੋ ਚਾਰ ਹੋਰ ਰੱਖ ਦਿਆਂਗੇ, ਹੋਰ ਸੀਰੀ ਰੱਖ ਦਿਆਂਗੇ। ਅਸਬਿਦ ਕੀ ਕ੍ਰਿਤ ਕਰਹੋ ਨਿਵਾਹੀ, ਇਸ ਪੁੱਤਰ ਇਸ ਤਰ੍ਹਾਂ ਦਾ ਜਿਹੜਾ ਕੰਮ ਹੈ ਤੂੰ ਚੰਗੀ ਤਰ੍ਹਾਂ ਨਿਭਾ, ਚੰਗੀ ਤਰ੍ਹਾਂ ਤਕੜਾ ਹੋ ਕੇ ਕਰ। ਟੁੱਟ ਹੋਏ ਸਭ ਕੁਛ ਘਰ ਮਾਹੀ, ਦੇਖ ਲਾ ਕਹਿੰਦੇ ਸਾਡੇ ਘਰ ਦੇ ਵਿੱਚ ਸਭ ਕੁਛ ਉਹ ਟੁੱਟੀ ਹੋ ਜੂ, ਉਹ ਖੋਟੀ ਹੋ ਜਾਊਗਾ। ਸ੍ਰੀ ਨਾਨਕ ਸੁਣ ਕਰ ਪਿਤ ਬਾਣੀ, ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣੇ ਪਿਤਾ ਦੇ ਬਚਨਾਂ ਨੂੰ ਸੁਣਿਆ। ਜੋ ਧਨ ਤ੍ਰਿਸ਼ਨਾ ਮਹਿਲ ਪਟਾਨੀ, ਇਹ ਵੀ ਧਨ ਦੀ ਤ੍ਰਿਸ਼ਨਾ ਵਿੱਚ ਬੁੱਧੀ ਹੈ, ਲਪਟੀ ਹੋਈ ਹੈ, ਵੀ ਮਾਇਆ ਹੀ ਮਾਇਆ ਚਾਹੁੰਦਾ ਪਿਓ। ਸੁਣ ਹੋ ਪਿਤਾ ਜੀ ਆਇਸ ਜੈਸੀ, ਉਹ ਸਵੇਰੇ ਕਹਿਣ ਲੱਗੇ ਪਿਤਾ ਜੀ ਸੁਣੋ ਜਿਵੇਂ ਤੁਹਾਡੀ ਆਗਿਆ ਹੋਈ ਹੈ ਮੈਨੂੰ। ਕਹੋ ਆਪ ਹੋ ਕਰ ਹੋ ਤੈਸੀ, ਤੁਸੀਂ ਖੋਲ ਕੇ ਕਰੋ ਤੇ ਕਹੋ ਤੇ ਮੈਂ ਉਸੇ ਤਰ੍ਹਾਂ ਕਰ ਕਰਾ ਲਵਾਂਗਾ। ਤਪ ਕਾਲੂ ਦੀ ਇਹ ਬੀਜ ਤੁਲਾਇਆ, ਇਹ ਸੁਣ ਕੇ ਤੇ ਉਸੇ ਵੇਲੇ ਕਾਲੂ ਜੀ ਨੇ ਸਵਾ ਕਮਣ ਬੀਜ ਤੋਲ ਕੇ ਦੇ ਦਿੱਤਾ ਇਹਨਾਂ ਨੂੰ। ਇੱਕ ਕਾਮਾ ਸੁੱਤ ਸੰਗ ਰਲਾਇਆ, ਰਾਜਾ ਜੁੜਾ ਕੇ ਤੇ ਇੱਕ ਜਿਹੜਾ ਕੰਮ ਹੈ ਪੁੱਤਰ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਲਾਲਸਾ ਨਾਲ ਭੇਜ ਦਿੱਤਾ। ਲਾਂਗੁਲ ਬੀਜ ਲਏ ਕਰ ਦੋ, ਇਸ ਤਰ੍ਹਾਂ ਹਾਲਾ ਤੇ ਦੂਸਰਾ ਜਿਹੜਾ ਬੀਜ ਹੈ ਸਵਾ ਕਮਾਣੇ ਦੋਵੇਂ ਚੀਜ਼ਾਂ ਲੈ ਕੇ। ਵਾਹਣ ਗਏ ਭੂਮਿਕਾ ਸੋ, ਗੁਰੂ ਨਾਨਕ ਸਾਹਿਬ ਜੀ ਜਿਹੜੀ ਬਾਹਰ ਕੋਈ ਧਰਤੀ ਨੂੰ ਵਾਹੁਣ ਵਾਸਤੇ ਚਲੇ ਗਏ ਹਾਂ। ਕਹੂੰ ਕਹੂੰ ਕਾਢਿਓ ਸੀ ਆਰਾ, ਕਹਿੰਦੇ ਇਸ ਤਰ੍ਹਾਂ ਹਲ ਦੇ ਨਾਲ ਕੋਈ ਕਿਤੇ ਸਿਆੜ ਜਾ ਕੱਢ ਦਿੱਤਾ, ਕੋਈ ਕਿਤੇ ਸਿਆੜ ਜਾ ਕੱਢ ਮਾਰਿਆ ਹੈ। ਜੇ ਤੋ ਬੀਜ ਦੀ ਇਹ ਸਭ ਵਿਸਤਾਰਾ, ਜਿੰਨਾ ਕ ਸਵਾ ਮਨ ਪਿਓ ਨੇ ਕਹਿੰਦੇ ਉਹ ਬੀਜ ਦਿੱਤਾ ਸੀ ਸਾਰੇ ਹੀ ਉਹ ਖੇਤ ਵਿੱਚ ਖਲਾਰ ਦਿੱਤਾ, ਛਿੱਟਾ ਜਾ ਮਾਰ ਦਿੱਤਾ ਤੇ ਸਿਆੜ ਕਿਤੇ ਕਿਤੇ ਕੱਢਿਆ ਹੈ। ਭਈ ਸਾਂਝ ਆਏ ਨਿਜ ਸਦਨਾ, ਇਸ ਤਰ੍ਹਾਂ ਮਹਾਰਾਜ ਲੀਲਾ ਜੀ ਕਰਕੇ ਜਦੋਂ ਸ਼ਾਮ ਹੋ ਗਈ ਘਰ ਵੱਲ ਨੂੰ ਆ ਗਏ। ਕਾਲੂ ਪਰ ਫੁੱਲਤ ਪਿਖ ਬਦਨਾ, ਇੱਧਰ ਜਿਹੜਾ ਪਿਓ ਕਾਲੂ ਹੈ ਵੇਖ ਕੇ ਉਹਦਾ ਚਿਹਰਾ ਖਿੜਿਆ ਹੋਇਆ ਖੁਸ਼ ਹੈ, ਪੂਰਾ ਕੱਛਾ ਮਾਰਦਾ ਹੈ। ਸ੍ਰੀ ਗੁਰ ਘਰ ਮਹਿ ਬਰਕਤ ਭਾਰੀ, ਭਾਈ ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ ਜੀ, ਗੁਰੂ ਨਾਨਕ ਸਾਹਿਬ ਦੇ ਹੱਥਾਂ ਵਿੱਚ ਬੜੀ ਤਕੜੀ ਬਰਕਤ ਹੈ। ਕਿਹ ਮਿਹ ਸ਼ਕਤ ਸੋ ਕਰਹਿ ਉਚਾਰੀ, ਮੇਰੇ ਵਰਗੇ ਵਿੱਚ ਕਿਹਦੇ ਵਿੱਚ ਤਾਕਤ ਹੈ ਵੀ ਗੁਰੂ ਨਾਨਕ ਦੇ ਹੱਥਾਂ ਦੀ ਬਰਕਤ ਦੇ ਸੰਬੰਧ ਵਿੱਚ ਕੋਈ ਕਹਿ ਸਮੇਂ ਦੱਸ ਸਕੇ। ਦਿਵਸ ਤੀਸਰੇ ਭੀ ਸਭ ਜਾਈ, ਤੀਸਰਾ ਦਿਨ ਬੀਜੇ ਨੂੰ ਹੋਇਆ ਖੇਤ ਦੇ ਵਿੱਚ ਬੜੀ ਹਰਿਆਵਲਤਾ ਹੋ ਗਈ। ਜਨ ਅਵਨੀ ਨਿਜ ਆਨੰਦ ਜਨਾਈ, ਜਿਹੜੀ ਧਰਤੀ ਹੈ ਉਹ ਆਪਣਾ ਆਨੰਦ ਕਰਕੇ ਪ੍ਰਗਟ ਕਰਕੇ ਦੱਸ ਰਹੀ ਹੈ, ਦਿਖਾ ਰਹੀ ਹੈ। ਕਾਲੂ ਜਾਏ ਕ੍ਰਿਖੀ ਜਬ ਦੇਖੀ, ਇੱਧਰ ਪਿਤਾ ਕਾਲੂ ਨੇ ਜਾ ਕੇ ਜਿਹੜੀ ਉਹ ਖੇਤੀ ਜੀ ਬੀਜੀ ਹੈ ਉਹ ਦੇਖੀ ਜਾ ਕੇ। ਸਗਨ ਉਗੀ ਭਾ ਮੋਦ ਵਿਸੇਖੀ, ਸੰਗਣੀ ਉਗੀ ਖੜੋਤੀ ਹੈ ਵੇਖ ਕੇ ਬੜਾ ਆਨੰਦ ਖੁਸ਼ ਹੋ ਗਿਆ ਹੈ। ਹੋਏ ਤਾਤ ਮਮ ਵੱਡ ਕ੍ਰਿਖਕਾਰ, ਇਹ ਪੁੱਤਰ ਨੇ ਬੀਜਿਆ ਖੇਤ ਤੋਂ ਦਿਸਦਾ ਮੇਰਾ ਪੁੱਤਰ ਬਹੁਤ ਕਹਿੰਦੇ ਬੜਾ ਖੇਤੀਕਾਰ ਹੋ, ਬੜਾ ਤਕੜਾ ਕਿਸਾਨ ਹੀ ਬਣੂਗਾ। ਜੰਬ ਸਾਏ ਇੱਕ ਗ੍ਰਾਮ ਨਿਰਾਰਾ, ਕਰਕੇ ਕਹਿੰਦੇ ਫਿਰ ਮੈਨੂੰ ਮੈਨੂੰ ਕਹਿੰਦੇ ਬਹੁਤੇ ਕਾਮੇ ਜੇ ਰੱਖ ਕੇ ਬਹੁਤੇ ਖੇਤ ਦੇ ਕੇ ਵੱਖਰਾ ਹੀ ਪਿੰਡੇ ਦਾ ਵਸਾ ਦਿਆਂਗਾ। ਨਿਪ ਜਾਵਨ ਧਨ ਅਨਕ ਬਿਧਨ ਸੋ, ਜਿਵੇਂ ਕਹਿੰਦੇ ਅਨੇਕਾਂ ਤਰੀਕਿਆਂ ਨਾਲ ਧਨ ਪੈਦਾ ਕਰੀਦਾ ਹੁੰਦਾ ਹੈ। ਆਯੋ ਕਰਤ ਚਿਤਵਨ ਨਿਜ ਮਨ ਸੋ, ਆਪਣੇ ਮਨ ਦੇ ਨਾਲ ਤਰ੍ਹਾਂ ਤਰ੍ਹਾਂ ਦੀਆਂ ਚਿਤਵਰੀਆਂ ਜੀਆਂ ਗੁੰਦਾਂ ਜੀਆਂ ਗੁੰਦਾ ਆਇਆ ਘਰ ਵੱਲ ਨੂੰ। ਸ੍ਰੀ ਗੁਰ ਨਾਨਕ ਹਿਰਦੇ ਵਿਚਾਰੀ, ਇੱਧਰ ਗੁਰੂ ਨਾਨਕ ਸਾਹਿਬ ਜੀ ਨੇ ਪਿਤਾ ਦੀ ਗੱਲ ਸੁਣ ਕੇ ਹਿਰਦੇ ਵੀ ਸੋਚਿਆ ਵਿਚਾਰਿਆ ਹੈ। ਧਨ ਤ੍ਰਿਸ਼ਨਾ ਦਿਨ ਪ੍ਰਤ ਪਿਤ ਭਾਰੀ, ਸਾਡੇ ਪਿਤਾ ਨੂੰ ਵੀ ਧਨ ਦੀ ਤਾਂ ਬਹੁਤੀ ਤ੍ਰਿਸ਼ਨਾ ਹੈ ਵੀ ਇਹ ਕਰੋੜਾਂ ਰੁਪਈਆ ਇਕੱਠਾ ਕਰਕੇ ਇਸ ਪੁੱਤਰ ਦੇਵੇ ਮੈਨੂੰ, ਜਾਂ ਤੇ ਅਬ ਹੀ ਬਨ ਹੈ ਨਿਬੇਰੋ। ਮਹਾਰਾਜ ਵਿਚਾਰ ਰਿਹਾ ਕਹਿੰਦੇ ਵੀ ਹੁਣ ਇਹਦੀ ਜਿਹੜੀ ਤ੍ਰਿਸ਼ਨਾ ਜੀ ਹੈ ਨਾ ਇਹਦਾ ਫਾਹਾ ਵੱਢ ਦੇਣਾ ਚਾਹੀਦਾ। ਧਨ ਖੱਟਣੇ ਕੋ ਮਿਟਵੈ ਚੇਰੋ, ਇਹ ਧਨ ਖੱਟਣ ਵਾਸਤੇ ਕਹਿੰਦੇ ਝਗੜਾ ਕਰੂਗਾ ਵੀ ਹੁਣ ਇੰਨਾ ਲਿਆਂਦਾ ਅਗਲੇ ਸਾਲ ਇੰਨਾ ਲਿਆ ਇਕੱਠਾ ਕਰਕੇ ਹੁਣੇ ਮਿਟਾ ਦੇਣਾ ਚਾਹੀਦਾ ਝਗੜਾ ਝਾਂਜਾ। ਵੈਸੇ ਬਾਹਰ ਖੇਤ ਰੱਖ ਵਾਰੀ। ਇਸ ਤਰ੍ਹਾਂ ਦੀ ਵਿਚਾਰ ਕਰਕੇ ਗੁਰੂ ਮਹਾਰਾਜ ਖੇਦੀ ਰਾਖੀ ਕਰਨ ਲਈ ਬੈਠ ਗਏ ਕਬੰਨੇ। ਪਰ ਜਹ ਕਿਸ ਨਾ ਚੜ੍ਹੈ ਪਸ ਝਾਰੀ, ਜਿੰਨੇ ਸਮੂਹ ਪਸ਼ੂ ਆਈ ਜਾਣ ਕਿਸੇ ਨੂੰ ਬਿਲਕੁਲ ਹੀ ਮਹਾਰਾਜ ਰੋਕਦੇ ਹੀ ਨਹੀਂ। ਰਾਸ਼ਬ ਬੜਵਾ ਗੋ ਮ੍ਰਿਗ ਬ੍ਰਿੰਦਾ, ਫੇਰ ਕੀ ਹੈ ਕਹਿੰਦੇ ਗਧੇ ਵੀ ਆ ਵਿੱਚ ਬੜੇ, ਘੋੜੀਆਂ ਵੀ ਆ, ਗੂੰਆਂ ਵੀ, ਹਰਨ ਵੀ ਆ ਬੜੇ ਵਿੱਚ ਬੇਅੰਤ। ਚਰਤ ਖੇਤ ਰਹਿ ਬੈਸ ਅਨੰਦਾ, ਕਹਿੰਦੇ ਖੇਰ ਜਾ ਚਰ ਕੇ ਵਿਚੇ ਰਜ ਪੁਰ ਕੇ ਮੋਜ ਨਾ ਬੈਠ ਰਹਿੰਦੇ। ਦਿਨ ਦੋ ਇੱਕ ਮਹਿ ਦੀਨ ਨਬੇਰੀ, ਇੱਕ ਦੋ ਦਿਨਾਂ ਵਿੱਚ ਹੀ ਸਾਰਾ ਜਿਹੜਾ ਖੇਤ ਹੈ ਕਹਿੰਦੇ ਉਹ ਉਜਾੜ ਕੇ ਰੱਖ ਦਿੱਤਾ ਖਾ ਪੀ ਕੇ। ਇੱਕ ਨਾ ਬੂਟ ਜਹਿ ਸਗਨ ਘਨੇਰੀ, ਕਹਿੰਦੇ ਸੰਘਣੀ ਖੇਤੀ ਖਰੋਤੀ, ਉੱਥੇ ਇੱਕ ਬੂਟਾ ਵੀ ਨੀ ਹੁਣ ਦਿਸ ਰਿਹਾ ਹੈ। ਕਾਲੂ ਗਯੋ ਬਿਲੋਕਨ ਖੇਤ, ਇਹ ਦਰਸ਼ਤਾ ਕਾਲੂ ਜੀ ਜਦੋਂ ਦਸ ਵੀਹਾਂ ਦਿਨਾਂ ਤੋਂ ਬਾਅਦ ਖੇਰ ਜਾ ਵੇਖਣ ਗਿਆ। ਢਿੱਗ ਬੈਠੇ ਬੇਦੀ ਕੁਲ ਖੇਤ, ਬੇਦੀਆਂ ਦੇ ਤੁਜਾਰੂ ਗੁਰੂ ਮਹਾਰਾਜ ਮੋਹਨਾ ਉੱਥੇ ਬੈਠੇ ਖੇਤ ਦੇ। ਫਿਰ ਕਿਦਾਰ ਮੱਧ ਪਸ ਬ੍ਰਿੰਦਾ, ਦੇਖ ਰਿਹਾ ਵੀ ਖੇਤ ਦੇ ਵੀ ਤਾਂ ਪਿੱਛੇ ਘੋੜੇ ਘੋੜੀਆਂ ਗਧੇ ਤੇ ਹਰਨ ਫਿਰੀ ਜਾਂਦੇ। ਕਿਸੇ ਦਾ ਵਰਜੈ ਆਨੰਦ ਕੰਦਾ, ਆਨੰਦ ਦਾਤੇ ਜਿਹੜੇ ਗੁਰੂ ਮਹਾਰਾਜ ਉਹ ਕਿਸੇ ਨੂੰ ਰੋਕ ਹੀ ਨੀ ਰਹੇ, ਕੱਢ ਹੀ ਨੀ ਰਹੇ। ਅਸਬਿਦ ਦੇਖ ਕ੍ਰੋਧ ਭਾ ਕਾਲੂ, ਇਸ ਤਰ੍ਹਾਂ ਦੇਖ ਕੇ ਕਾਲੂ ਜੀ ਨੂੰ ਤਾਂ ਬੜਾ ਕੁਰਸਾ ਚੜ ਗਿਆ। ਮੁਖ ਬੋਲਤ ਦੁਰਬਚਨ ਵਿਸਾਲੂ, ਮੁਖ ਤੋਂ ਬਹੁਤ ਹੀ ਭੈੜੇ ਬਚਨ ਬੋਲ ਰਿਹਾ। ਮੰਦ ਭਾਗ ਮੈਂ ਆਪਣਾ ਨਿਹਾਰਾ, ਮੈਂ ਤਾਂ ਆਪਣੇ ਸੰਸਾਰ ਦੇ ਵਿੱਚ ਬਹੁਤ ਮਾੜੇ ਭਾਗ ਦੇਖ ਰਿਹਾ। ਤੂੰ ਸੁੱਤ ਜਨਮਿਓ ਸਦਨ ਉਜਾਰਾ, ਕਹਿੰਦੇ ਗੁਰੂ ਨਾਨਕ ਪੁੱਤਰ ਜੰਮਿਆ ਮੇਰੇ ਘਰ ਨੂੰ ਉਜਾੜਨ ਵਾਲਾ। ਆਰ ਬਲਾ ਲੱਗ ਮਹਿ ਤਵ ਚਾਲੀ, ਜਦੋਂ ਤੇਰੀ ਛੋਟੀ ਉਮਰ ਸੀ ਉਦੋਂ ਤੇਰੀ ਇਹੋ ਜਿਹੀ ਚਾਲੀ ਹੈ ਸੀ। ਵਸਤ ਖੋਏ ਕੀ ਆਲੇ ਖਾਲੀ, ਵਸਤ ਖੋਏ ਕੀ ਆਲੇ ਖਾਲੀ, ਕਹਿੰਦੇ ਚੀਜ਼ਾਂ ਗਵਾ ਗਵਾ ਕੇ ਮੇਰਾ ਸਾਰਾ ਕਰਤੇ ਨੇ ਖਾਲੀ ਕਰ ਦਿੱਤਾ ਸੀ ਛੋਟੀ ਉਮਰੇ ਵੀ। ਉਚਿਤ ਕਬਾਵਰ ਅਬ ਭੀ ਬੈਸਾ, ਕਹਿੰਦੇ ਹੁਣ ਤੂੰ ਵੱਡਾ ਹੋਇਆ, ਹੁਣ ਤੂੰ ਕਮਾਉਣ ਦੇ ਯੋਗ, ਤੇਰੀ ਉਮਰ ਹੋ ਗਈ। ਕਰਨ ਕੁਕਾਜ ਲੱਗੇ ਪੁੰਨ ਐਸਾ, ਵੀ ਕਹਿੰਦੇ ਇਸ ਤਰ੍ਹਾਂ ਦਾ ਤੁਸੀਂ ਖੋਟਾ ਕੰਮ ਮਾੜਾ ਕੰਮ ਕਰਨ ਲੱਗ ਪਏ। ਮੁਝ ਪਸ਼ਚਾਤ ਖਾਂ ਹੈ ਕ੍ਰਿਤ ਕਰ ਕੋ, ਦੱਸੋ ਪੁੱਤਰ ਜਦੋਂ ਮੈਂ ਮਰ ਮੁਰ ਗਿਆ ਤੇ ਮੇਰੇ ਪਿੱਛੋਂ ਕੀ ਕਰਕੇ ਖਾਵੇਂ ਪੀਵੇਗਾ। ਰਲੈ ਫਕੀਰਨ ਸੋ ਤਜ ਕਰ ਕੋ, ਮੈਨੂੰ ਤਾਂ ਇਉਂ ਦਿਸਦਾ ਵੀ ਘਰ ਬਾਰ ਛੱਡ ਕੇ ਤੂੰ ਫਕੀਰਾਂ ਸਾਧਾਂ ਨਾਲ ਬੇਲਣਾ ਨਾਲ ਰਲ ਜਾਏਗਾ। ਹੇਰ ਹੇਰ ਕਹਿ ਵਾਕ ਕਠੋਰਾ, ਇਸ ਤਰ੍ਹਾਂ ਖੇਤ ਉਜੜਿਆ ਦੇਖ ਦੇਖ ਕੇ ਮਾਰਾ ਨੂੰ ਬੜੇ ਸਖਤ ਲਫ਼ਜ਼ ਕਹਿੰਦਾ ਪਿਓ। ਲਖ ਕੁਚਾਲ ਕੋ ਰੋਸ ਨ ਥੋਰਾ, ਖੋਟਾ ਚਾਲਾ ਖੋਟੀ ਚਾਲ ਚੰਦ ਦੇਖ ਕੇ ਥੋੜਾ ਗੁੱਸਾ ਨੀ ਬਹੁਤਾ ਚੜਿਆ ਏ। ਤੁਝ ਜਨਮੇ ਤੇ ਕੋ ਗੁਣ ਮੋਹੇ, ਇੱਥੇ ਤੱਕ ਆ ਗਿਆ ਕਹਿੰਦੇ ਤੇਰਾ ਪੈਦਾ ਹੋਣ ਕਰਕੇ ਭਲਾ ਮੈਨੂੰ ਕੀ ਕੋਈ ਗੁਣ ਹੋਇਆ ਲਾਭ ਹੋਇਆ ਹੈ। ਜਾਂ ਤੇ ਭਲੋ ਰਹਿਤ ਮੈਂ ਯੋਹੀ, ਜੇ ਕਰਕੇ ਮੈਂ ਕਹਿੰਦੇ ਤੇਰੇ ਬਿਨਾਂ ਐਵੇਂ ਰਹਿੰਦਾ, ਕਹਿੰਦੇ ਐਵੇਂ ਹੀ ਚੰਗਾ ਸੀ ਪੁੱਤ ਤੋਂ ਬਗੈਰ। ਇੱਕ ਸਪੂਤ ਬਹੁ ਦਰਬ ਕਮਾਵੇ ਹੈ, ਇੱਕ ਚੰਗੇ ਸਪੁੱਤਰ ਹੁੰਦੇ ਆ ਵੱਡੇ ਸਿਆਣੇ ਬਣ ਕੇ, ਧਨ ਕਮਾਉਂਦੇ, ਧਨ ਇਕੱਠਾ ਕਰਕੇ ਲਿਆਉਂਦੇ, ਪਿਓ ਨੂੰ ਦਿੰਦੇ। ਤੂੰ ਅਸ ਭਾ ਜੋ ਬਾਦ ਗਵਾਵੇ, ਇਹੋ ਜਿਹਾ ਪੈਦਾ ਹੋ ਗਿਆ ਜੰਮ ਗਿਆ ਜਿਹੜਾ ਮੇਰਾ ਖੱਟਿਆ ਕਵਾਇਆ ਉਹਨੂੰ ਵੀ ਗਵਾਈ ਜਾਂਦਾ। ਜਾਏ ਨਗਰ ਪੁਨ ਦਿਜਬਰ ਸਦਨਾ, ਹੁਣ ਗੁੱਸੇ ਨਾਲ ਭਰਿਆ ਉਹ ਦਿਆਲ ਪੰਡਤ ਸੀ ਗੱਲ ਗਿਆ। ਉਪਾ ਲੰਬ ਕੇ ਕਹਿ ਬਚ ਸਬਦਨਾ, ਲੰਬੇ ਦੇਣ ਵਾਲੇ ਬਸਨ ਜਿਹੜੇ ਉਹਨੂੰ ਲੱਗਿਆ ਫਿਰ ਦੇਣ ਕਹਿਣ। ਵੇਦ ਪੁਰਾਣ ਸਭੇ ਤੁਮ ਝੂਠੇ, ਸੁਣ ਲਾ ਲਿਆ ਤੇਰੇ ਜਿਹੜੇ ਵੇਦ ਪੁਰਾਣ ਸਭ ਝੂਠੇ ਮੂਠੇ ਹੀ ਹੈ। ਸੂਦੇ ਕਹੋ ਹੋਤ ਪੂਠੇ, ਪੁੱਤਰ ਦੇ ਸੰਬੰਧ ਵਿੱਚ ਬੜੇ ਸਿੱਧੇ ਬਚਨ ਕਹਿੰਦਾ ਸੀ, ਬੜੇ ਤੇਜ ਪ੍ਰਤਾਪ ਵਾਲਾ, ਬੜੇ ਛਤਰ ਚੁਲਾਇਆ, ਸਾਰੇ ਕਹਿੰਦੇ ਤੇਰੇ ਬਚਨ ਪੁੱਠੇ ਹੋ। ਕਿਦੋਂ ਨਾ ਤੁਮ ਤੇ ਜਾਤ ਵਿਚਾਰੇ ਅਥਵਾ ਹਰਦਿਆਲ ਪੰਡਤਾਂ ਤੇਥੋਂ ਵੇਦ ਵਿਚਾਰ ਚੰਗੇ ਤਰ੍ਹਾਂ ਵਿਚਾਰੇ ਨਹੀਂ ਗਏ ਪੜ੍ਹੇ ਨਹੀਂ ਗਏ ਕਿਦੋਂ ਹਰਖ ਹਿਤ ਪਾਜ ਉਚਾਰੇ ਨਾ ਕਹਿੰਦੇ ਮੈਨੂੰ ਖੁਸ਼ ਕਰਨ ਵਾਸਤੇ ਐਵੇਂ ਝੂਠ ਬੋਲਤਾ ਤੂੰ ਭਲੀ ਛਤਰ ਕੀ ਦੀਨ ਵਡਾਈ ਚੰਗਾ ਤੂੰ ਕਹਿੰਦਾ ਸਵੇਰੇ ਸਿਰ ਤੇ ਛਤਰ ਝੂਲਣਗੇ ਪ੍ਰਤਾਪ ਚੰਗੀ ਮੈਨੂੰ ਛਤਰ ਝੂਲਣ ਦੀ ਤੂੰ ਵਡਿਆਈ ਦਿੱਤੀ ਹੈ ਪੂਰਬ ਐਸ਼ਵਰਜ ਜਾਸ ਘਟਾਈ ਜਿਸ ਗੁਰੂ ਨਾਨਕ ਨੇ ਪੈਦਾ ਹੋ ਕੇ ਮੇਰਾ ਘਰ ਦਾ ਪਹਿਲਾ ਵੀ ਧੰਨਵਾਦ ਸਾਰਾ ਨਾਸ਼ ਕਰ ਸੁੱਟਿਆ ਗਵਾ ਦਿੱਤਾ ਆਪ ਬੀਜੇ ਉਹ ਸਭ ਖੇਤ ਨਿਪਾਤੂ ਜਿਹਨੂੰ ਕਹਿੰਦਾ ਵੀ ਛਤਰ ਝੂਲਣਗੇ ਕਹਿੰਦੇ ਉਹਨੇ ਆ ਖੇਤ ਬੀਜਿਆ ਸੀ ਆਪਣਾ ਬੱਕਰਾ ਚਰਵਾਏ ਨਕੀਨੀ ਤਰਾਤੂ ਸੁਣ ਲਾ ਇਹਦੀ ਗੱਲ ਕਹਿੰਦੇ ਸਾਰਾ ਕਹਿੰਦੇ ਪਸ਼ੂਆਂ ਨੂੰ ਚਰਾ ਦਿੱਤਾ ਉਹਦੀ ਮਾੜੀ ਮੋਟੀ ਵੀ ਇਹਨੇ ਰੱਖਿਆ ਨਹੀਂ ਕੀਤੀ ਜਬ ਕੋ ਜਨਮਿਓ ਇਨ ਸੁਧ ਲੀਨੀ ਦਿਆਲ ਸੁਣ ਲਿਆ ਜਦੋਂ ਤੇ ਪੈਦਾ ਹੋਇਆ ਜਦੋਂ ਇਹਨੇ ਮਾੜੀ ਮੋਟੀ ਹੋ ਸੰਭਾਲੀ ਧਨ ਖੱਟਣ ਕੀ ਕ੍ਰਿਤ ਨਕੀਨੀ ਵੀ ਧਨ ਖੱਟ ਕੇ ਲਿਆਏ ਉਹੋ ਜਿਹਾ ਮਾੜਾ ਮੋਟਾ ਵੀ ਇਹਨੇ ਕੰਮ ਨਹੀਂ ਕੀਤਾ ਖੋਇਓ ਸੰਚਿਓ ਪੂਰਬ ਮੇਰੋ ਜਿਹੜਾ ਮੈਂ ਪਹਿਲਾਂ ਧਨ ਖੱਟਿਆ ਕਮਾਇਆ ਸੀ ਉਹ ਇਹਨੇ ਗਵਾ ਜ਼ਰੂਰ ਦਿੱਤਾ ਬੇਅੰਤ ਜਾਂ ਤੇ ਬਿਫਲ ਭਇਓ ਬਚ ਤੇਰੋ ਇਸ ਕਰਕੇ ਜਿਹੜਾ ਜੋਸ਼ ਲਾ ਕੇ ਇਹਨਾਂ ਦੇ ਸੰਬੰਧ ਵਿੱਚ ਤੂੰ ਬਚਨ ਕਹਿੰਦਾ ਉਹ ਸਭ ਨਿਸ਼ਫਲ ਹੋ ਗਿਆ ਸਭ ਝੂਠਾ ਹੋ ਗਿਆ ਬੋਲਿਓ ਬਚਨ ਬਿਪਰ ਪਰ ਬੀਨਾ ਇਹ ਸਿਆਣਾ ਸੀ ਪੰਡਿਤ ਸੁਣ ਕੇ ਬੋਲਿਆ ਕਾਲੂ ਨੂੰ ਜੇ ਮਨ ਸ੍ਰੀ ਨਾਨਕ ਜਸ ਲੀਨਾ ਜਿਸ ਦਾ ਮਨ ਗੁਰੂ ਨਾਨਕ ਸਾਹਿਬ ਦੇ ਜਸ ਵਿੱਚ ਲੀਨ ਹੋਇਆ ਪਿਆ ਸੀ ਸੁਣ ਕਾਲੂ ਤੂੰ ਮੂਲਾ ਭੂਲਾ ਉਸ ਵੇਲੇ ਹਰਦਿਆਲ ਕਹਿਣ ਲੱਗਿਆ ਸੁਣ ਕਾਲੂ ਤੂੰ ਤਾਂ ਮੁੱਢੇ ਹੀ ਭੁੱਲਿਆ ਪਿਆ ਸੁਤ ਸੁਸ਼ੀਲ ਤੇ ਨਿਤ ਪ੍ਰਤਕੂਲਾ ਤੇਰੇ ਘਰ ਪੁੱਤਰ ਪੈਦਾ ਬੜਾ ਚੰਗੇ ਸੀ ਸੁਭਾਅ ਵਾਲਾ ਹੈ ਤੇ ਤੂੰ ਉਹ ਤਾਂ ਹਮੇਸ਼ਾ ਉਲਟੀ ਚੱਲਦਾ ਪੁੱਠਾ ਹੀ ਬੋਲਦਾ ਬਾਰ ਬਾਰ ਮੈਂ ਤੁਝ ਸਮਝਾਵਾਂ ਦੇਖ ਲਾ ਘਰ ਵਿੱਚ ਆ ਕੇ ਤੈਨੂੰ ਬਾਰ ਬਾਰ ਸਮਝਾਇਆ ਜਗਤ ਉਧਾਰਨ ਹਿਤ ਇਹ ਆਇਓ ਇਹ ਜਿਹੜਾ ਤੇਰਾ ਪੁੱਤਰ ਹੈ ਸੰਸਾਰ ਦੇ ਲੋਕਾਂ ਦਾ ਉਧਾਰ ਕਰਨ ਵਾਸਤੇ ਆਇਆ ਭਗਵਤ ਗੀਤਾ ਸਾਰ ਵਿਚਾਰਾ ਦੇਖ ਲਾ ਵੀ ਤੂੰ ਦੇਖਿਆ ਹੀ ਹੈ ਨਾ ਜਦੋਂ ਤੂੰ ਬਾਹਰ ਗਿਆ ਸੀ ਬੱਚਿਆਂ ਵਿੱਚ ਬੈਠਿਆ ਹੋਇਆ ਜਿਹੜੀ ਉਹ ਭਗਵਤ ਗੀਤਾ ਦਾ ਸਾਰ ਸਿਧਾਂਤ ਉਹਨੂੰ ਵਿਚਾਰ ਕੇ ਇਹਨੇ ਸੁਣਾ ਦਿੱਤਾ ਸੀ ਉਹ ਭਗਵਤ ਗੀਤਾ ਦੇ ਜਿਹੜੇ ਸੱਤ ਸਲੋਕ ਹੈ ਉਹਨਾਂ ਵਿੱਚ ਸਾਰੇ ਗੀਤਾ ਦਾ ਸਾਰ ਸਿਧਾਂਤ ਕਥਨ ਕੀਤਾ ਉਹਨੂੰ ਸਭ ਸਲੋਕੀ ਗੀਤਾ ਕਿਹਾ ਜਾਂਦਾ ਹੈ ਉਹ ਸਾਰੇ ਗੀਤਾ ਦੇ ਵਿੱਚੋਂ ਸੱਤ ਸਲੋਕ ਵਿਸ਼ੇਸ਼ ਕਰਕੇ ਉਹ ਕੱਢੇ ਹੋਏ ਆ ਸਿਧਾਂਤਮਈ ਜਿਸ ਕਰਕੇ ਉਹ ਸੱਤ ਸਲੋਕਾਂ ਦਾ ਸੱਤ ਸਲੋਕੀ ਗੀਤਾ ਹੈ ਉਹ ਅੱਠਵੇਂ ਅਧਿਆਇ ਵਿੱਚ ਨੌਵਾਂ ਸਲੋਕ ਹੈ ਅਤੇ ਅੱਠਵੇਂ ਅਧਿਆਇ ਵਿੱਚ ਗੀਤਾ ਦਾ ਤੇਰ੍ਹਵਾਂ ਸਲੋਕ ਹੈ ਅਤੇ ਨੌਵੇਂ ਅਧਿਆਇ ਵਿੱਚ ਚੌਂਤੀਵਾਂ ਸਲੋਕ ਹੈ ਅਤੇ ਨੌਵੇਂ ਵਿੱਚ ਗਿਆਰਵੇਂ ਵਿੱਚ ਛੱਤੀਵਾਂ ਸਲੋਕ ਹੈ ਤੇਰ੍ਹਵੇਂ ਅਧਿਆਇ ਵਿੱਚ ਚੌਦ੍ਹਵਾਂ ਸਲੋਕ ਪੰਦਰਵੇਂ ਅਧਿਆਇ ਵਿੱਚ ਪਹਿਲਾ ਸਲੋਕ ਅਤੇ ਪੰਦਰਵੇਂ ਸਲੋਕ ਵਿੱਚ ਹੀ ਪੰਦਰਵਾਂ ਸਲੋਕ ਹੈ ਇਹ ਹੈ ਸੱਤ ਸਲੋਕ ਗੀਤਾ ਦੇ ਜਿਹੜੇ ਸਾਰ ਸਿਧਾਂਤਮਈ ਹੈ ਸਿਧਾਂਤਮਈ ਸਲੋਕ ਇਹਨੂੰ ਸਭ ਸਲੋਕੀ ਗੀਤਾ ਕਹਿੰਦੇ ਉਹ ਹਰਜਾਲ ਕਹਿੰਦਾ ਵੀ ਤੂੰ ਤੈਨੂੰ ਸੁਣਾਈ ਦਿੱਤਾ ਸੀ ਜਿਹੜਾ ਭਗਵਦ ਗੀਤਾ ਦਾ ਸਾਰ ਸਿਧਾਂਤ ਸੀ ਯਾਨੀ ਸੱਤ ਸਲੋਕਾਂ ਦਾ ਸਾਰ ਸਿਧਾਂਤ ਜਿਹੜਾ ਸਾਰੀ ਭਗਵਦ ਗੀਤਾ ਦਾ ਸਾਰ ਹੈ ਤੈਨੂੰ ਕਹਿੰਦੇ ਇਹਨਾਂ ਨੇ ਸੁਣਾ ਦਿੱਤਾ ਸੀ ਕਰੈ ਪੜੈ ਬਿਨ ਸ਼ਬਦ ਉਚਾਰਾ ਫਿਰ ਹੁਣ ਤੂੰ ਦੇਖ ਇਹਨਾਂ ਨੇ ਵਿਦਿਆ ਕੋਈ ਪੜ੍ਹੀ ਨਹੀਂ ਵਿਦਿਆ ਪੜ੍ਹੇ ਤੋਂ ਗੁਰਬਾਣੀ ਦੇ ਸ਼ਬਦ ਉਚਾਰਨ ਕਰੀ ਜਾਂਦੇ ਹੈ ਜਿਨ ਮੋਕੋ ਸ਼ੁਭ ਦੀਨੋ ਗਿਆਨਾ ਦੇਖ ਲਾ ਜਾਉ ਜਨੇਊ ਪਾਉਣ ਦੇ ਬਹਾਨੇ ਜਿਨ੍ਹਾਂ ਨੇ ਮੈਨੂੰ ਬੜਾ ਚੰਗਾ ਬ੍ਰਹਮ ਗਿਆਨ ਦੇ ਦਿੱਤਾ ਹੈ ਜਿਹ ਬਾਜ ਸੁਣ ਮਨ ਠਹਿਰਾਨਾ ਉਹ ਕਾਲੂ ਜਿਸ ਗੁਰੂ ਨਾਨਕ ਦੇ ਬਚਨਾਂ ਨੂੰ ਸੁਣ ਕੇ ਜਿਹੜਾ ਮੇਰਾ ਮਨ ਹੀ ਨਾ ਟਿਕਦਾ ਸੀ ਉਹ ਬਿਲਕੁਲ ਟਿਕ ਗਿਆ ਕਿਧਰੇ ਨਹੀਂ ਜਾਂਦਾ ਹੈ ਲੋਕ ਉਧਾਰਨ ਕਰਹਿ ਅਨੇਕੂ ਇਹ ਜਿਹੜੇ ਤੇਰੇ ਸਪੁੱਤਰ ਗੁਰੂ ਨਾਨਕ ਇੱਕ ਮੈਂ ਕੀਏ ਤਾਂ ਅਨੇਕਾਂ ਲੋਕਾਂ ਦਾ ਉਧਾਰ ਕਰੇਗਾ ਜਪ ਹੈ ਜਾਪ ਜੋ ਪਾਏ ਵਿਵੇਕੂ ਇਹਨਾਂ ਦਾ ਜਪ ਬਖਸ਼ਿਆ ਹੋਇਆ ਜਿਹੜਾ ਵਾਹਿਗੁਰੂ ਜਾਪ ਹੈ ਜਿਹੜਾ ਜਪੇਗਾ ਉਹ ਜੀਵ ਈਸ਼ਰੀ ਏਕਤਾ ਦਾ ਵਿਚਾਰ ਗਿਆਨ ਪਾਵੇਗਾ ਮੁਝ ਕੋ ਦੀਸਤ ਬਿਸ਼ਨ ਸਮਾਨਾ ਉਹ ਕਾਲੂ ਇਹ ਗੁਰੂ ਨਾਨਕ ਨਾਨਕ ਸਾਹਿਬ ਤਾਂ ਮੈਨੂੰ ਵਿਸ਼ਨੂੰ ਭਗਵਾਨ ਦੇ ਵਾਂਗ ਦਿਸ ਰਹੇ, ਕਲਾਵਾਨ ਸਭ ਸਭ ਸਭ ਸੁਭ ਗੁਣ ਖਾਨਾ, ਬੜੀਆਂ ਸ਼ਕਤੀਆਂ ਵਾਲੇ ਬੜੇ ਚਾਰੇ ਸਾਰੇ ਚੰਗੇ ਗੁਣਾਂ ਦੀ ਇਹ ਖਾਣ ਹੈ। ਵਿਪਰ ਬਚਨ ਸੁਣ ਕਰ ਤਬ ਕਾਲੂ, ਦਿਆਲ ਬ੍ਰਹਮਣ ਦੇ ਬਚਨਾਂ ਨੂੰ ਸੁਣ ਕੇ ਤਦੋਂ ਕਾਲੂ ਜੀ ਸਦਨ ਹੈ ਆਇਓ ਰੋਸ ਵਿਸਾਲੂ, ਗੁੱਸੇ ਵਿੱਚ ਭਰਿਆ ਭਰਿਆ ਘਰ ਵੱਲ ਨੂੰ ਆ ਗਿਆ। ਤੇ ਪਾਛੇ ਸ੍ਰੀ ਗੁਰ ਜਗਤੇਸ਼ਾ, ਜਦੋਂ ਘਰ ਵੱਲ ਨੂੰ ਚਲਿਆ ਗਿਆ ਉਸ ਤੋਂ ਬਾਅਦ ਵੀ ਜਗਤ ਦੇ ਮਾਲਕ ਗੁਰੂ ਨਾਨਕ ਸਾਹਿਬ ਰਹਿਤ ਉਦਾਸ ਦੁਰਾਏ ਵੇਸਾ, ਬਾਹਰ ਖੇਤ ਵਿੱਚ ਜਾਂਦੇ ਹੀ ਨਹੀਂ, ਆਪਣਾ ਜਿਹੜਾ ਸਰੂਪ ਨੂੰ ਲੁਕਾਸ਼ ਪਾ ਕੇ ਨਾ ਤੇ ਉਪਰਾਮ ਜੇ ਹੋ ਰਹਿੰਦੇ। ਕੋ ਕੋ ਕਲਾਵਾਨ ਕਰ ਕਹੀ, ਕੋਈ ਕੋਈ ਜਿਹੜਾ ਸਿਆਣਾ ਪੁਰਸ਼ ਹੈ ਉਹ ਕਹਿੰਦੇ ਵੀ ਇਹ ਗੁਰੂ ਨਾਨਕ ਸਾਹਿਬ ਬਹੁਤ ਕਲਾਵਾਨ ਪੁਰਸ਼ ਹੈ। ਜੋ ਸਤਸੰਗੀ ਮਾਨਵ ਕਹਿੰਦਾ, ਜਿਹੜਾ ਕੋਈ ਕਹਿੰਦੇ ਮਨੁੱਖ ਸਾਧ ਸੰਗਤ ਕਰਨ ਵਾਲਾ ਸਤਸੰਗਤ ਵੀ ਜਾਣ ਵਾਲਾ ਉਹ ਕਹਿੰਦੇ ਵੀ ਇਹ ਗੁਰੂ ਨਾਨਕ ਕੋਈ ਕਲਾਵਾਨ ਸ਼ਕਤੀ ਵਾਲਾ ਮਹਾਨ ਹੈ। ਨਰ ਮਤ ਮੰਦ ਨਾ ਲਖ ਸੁਖ ਕੰਦਾ, ਜਿਹੜੇ ਕੋਈ ਭੈੜੀ ਮਤ ਵਾਲੇ ਮਨੁੱਖ ਹੈ ਉਹ ਤਾਂ ਮਹਾਰਾਜ ਦੀ ਕੋਈ ਮਹਿਮਾ ਜਾਣ ਨਹੀਂ ਸਕਦੇ ਹਨ। ਨਹਿ ਜਾਣਹਿ ਇਹ ਰੂਪ ਮੁਕੰਦਾ, ਜਾਣਦੇ ਵੀ ਇਹ ਤਾਂ ਜਿਹੜਾ ਮੁਕਤੀ ਦਾਤਾ ਵਾਹਿਗੁਰੂ ਹੈ ਉਹਦਾ ਸਰੂਪ ਹਨ। ਵਹਿਰ ਨਗਰ ਤੇ ਬਿਪਟ ਜੋ ਦੂਰਾ, ਨਗਰ ਤੋਂ ਬਾਹਰ ਬਾਹਰ ਜਿਹੜਾ ਕੋਈ ਦੂਰ ਦਰਖਤ ਹੈ, ਬਾਸੁਰ ਬੈਸਾ ਹੈ ਤਹ ਜਗ ਮੂਰਾ, ਸੰਸਾਰ ਦੇ ਮੁੱਢ ਰੂਪ ਕਾਰਨ ਰੂਪ ਉਸ ਦਰਖਤ ਦੇ ਹੇਠ ਸਾਰਾ ਦਿਨ ਬੈਠੇ ਰਹਿੰਦੇ। ਕਾਲ ਬਿਤਾਵੇ ਹੈ ਰਹਿਤ ਇਕਾਕੀ, ਕਹਿੰਦੇ ਸਾਰਿਆਂ ਤੋਂ ਇਕਾਂਤ ਹੋ ਕੇ ਵੱਖਰਿਆਂ ਹੋ ਕੇ ਸਮਾਂ ਬਤੀਤ ਕਰਦੇ। ਬੋਲਣ ਮਿਲਣ ਨਾ ਲੈ ਸੁਧ ਕਾਕੀ, ਨਾ ਕਿਸੇ ਨਾਲ ਕੋਈ ਬੋਲਣਾ ਕਰਦੇ, ਨਾ ਮਿਲਣਾ ਕਰਦੇ, ਨਾ ਕਿਸੇ ਦੀ ਕੋਈ ਸੁੱਖ ਦੁੱਖ ਦੀ ਖੈਰ ਸੁਖ ਲੈਂਦੇ। ਇੱਕ ਦਿਵਸ ਪਾਦ ਪਦਲ ਸੁੰਦਰ, ਇੱਕ ਦਿਨ ਦੀ ਗੱਲ ਹੈ ਜਿਹੜਾ ਦਰਖਤ ਦੇ ਸੋਹਣੇ ਪੱਤਰੇ ਹਨ, ਸਗਨ ਛਾਓ ਬੈਠੇ ਗੁਣ ਮੰਦਰ, ਇਸ ਦਰਖਤ ਦੀ ਸੰਘਣੀ ਛਾਇਆ ਉਹਦੇ ਹੇਠ ਗੁਣਾਂ ਦੇ ਘਰ ਸਤਿਗੁਰੂ ਬੈਠ ਗਏ। ਜਬ ਦਿਨ ਕੇ ਜੁਗ ਜਾਮ ਬਿਤਾਏ, ਇਸ ਤਰ੍ਹਾਂ ਦਰਖਤ ਦੇ ਹੇਠਾਂ ਬੈਠਿਆਂ ਬੈਠਿਆਂ ਦਿਨ ਦੇ ਦੁਪਹਿਰ ਬੀਤੇ, 3-6 ਘੰਟੇ ਲੰਘੇ ਹਨ। ਦੁੱਖ ਮੋਚਨ ਲੋਚਨ ਅਲਸਾਏ, ਜਿਹੜੇ ਦੁੱਖਾਂ ਨੂੰ ਕੱਟਣ ਵਾਲੇ ਸਤਿਗੁਰੂ ਉਹਨਾਂ ਦੇ ਨੇਤਰ ਆਲਸਰ ਜੇ ਹੋ ਗਏ ਹਨ। ਸੁੰਦਰ ਬਸਤਰ ਵਿਛਾਏ ਵਿਛਾਉਣਾ, ਦਰਖਤ ਦੇ ਹੇਠ ਹੀ ਕਹਿੰਦੇ ਸੋਹਣੇ ਬਸਤਰ ਦਾ ਵਿਛਾਉਣਾ ਜਾਂ ਵਿਛਾ ਕੇ, ਪੌਡੇ ਪੁੰਨ ਅਨਕੰ ਪਾ ਪੌਣਾ, ਕਿਰਪਾ ਦੇ ਘਰ ਸਤਿਗੁਰੂ ਉਹ ਬਸਤਰ ਦੇ ਉੱਪਰ ਲੇਟ ਗਏ ਹਨ। ਦੋਏ ਮਹੂਰਤ ਜਬ ਹੈ ਬਿਤਾਵਾ, ਜਦੋਂ ਕਹਿੰਦੇ ਇਸ ਤਰ੍ਹਾਂ ਲੇਟਿਆ ਹੋਇਆ ਪਿਆ ਪਿਆ ਦੋ ਮਹੂਰਤ 4 ਘੜੀਆਂ ਦਾ ਸਮਾਂ ਬਿਤਾਇਆ, ਯਾਨੀ 1 ਘੰਟਾ 36 ਮਿੰਟ ਬਰਾਜੀਆਂ ਹੋ ਗਏ ਹਨ। ਚੱਲ ਬੁਲਾਰ ਤੇ ਮਾਰਗ ਆਵਾ, ਉਸੇ ਰਸਤੇ ਚੱਲਦਾ ਚਲਾਂਦਾ ਰਾਏ ਬੁਲਾਰ ਆ ਗਿਆ ਹੈ। ਵੇਖ ਅਚੰਭੋ ਮਨ ਵਿਸਮਾਨਾ, ਕਹਿੰਦੇ ਅਚੰਭਾ ਦੇਖ ਕੇ ਮਨ ਵਿੱਚ ਅਚਰਜ ਹੀ ਹੋ ਗਿਆ ਹੈ। ਸ਼ੋਰ ਬਹੀਨ ਭਇਓ ਠਹਿਰਾਨਾ, ਸ਼ੋਰ ਸ਼ਰਾਬੇ ਰੌਲੇ ਰੱਪੇ ਤੋਂ ਬਿਨਾਂ ਆ ਕੇ ਨੇੜੇ ਠਹਿਰ ਗਿਆ ਟਿਕ ਗਿਆ ਹੈ। ਨਿਜ ਸੰਗੀ ਸੋ ਬਚਨ ਅਲਾਵਾ, ਰਾਏ ਬੁਲਾਰ ਦੇ ਨਾਲ ਜਿਹੜੇ ਸੰਗੀ ਸਾਥੀ ਆ ਰਹੇ ਉਹਨਾਂ ਦੇ ਸਾਥੀਓ ਬਚਨ ਕਿਹਾ ਇਸ ਨੇ, ਦੇਖੋ ਅਚਰਜ ਇਹੋ ਸੁਹਾਵਾ, ਸਾਹਮਣੇ ਤੱਕੋ ਕਿਵੇਂ ਕਹਿੰਦੇ ਚਰਜੀ ਚਰਜਤਾ ਸੋ ਰਹੀ ਹੈ। ਸੁੰਦਰ ਸੁਖ ਮੰਦਰ ਸੁਤ ਕਾਲੂ, ਜਿਹੜੇ ਕਾਲੂ ਜੀ ਦੇ ਕਹਿੰਦੇ ਸੁਖਾਂ ਦੇ ਘਰ ਸੁੰਦਰ ਸੁਪੁੱਤਰ ਹਨ। ਸੋਯੋ ਅਜਮਤ ਜਾਤ ਜਾਸ ਵਿਸਾਲੂ, ਕਹਿੰਦੇ ਜਿਨ੍ਹਾਂ ਵਿੱਚ ਬੜੀ ਮਹਾਨ ਤਾਕਤ ਹੈ ਉਹ ਕਹਿੰਦੇ ਸੁੱਤੇ ਪਏ। ਧਰਗਾ ਸਭ ਪਾਦਰ ਪਰਛਾਵਾਂ, ਕਹਿੰਦੇ ਬਾਕੀ ਇੱਧਰ ਜਿੰਨੇ ਦਰਖਤ ਤੁਸੀਂ ਦੇਖੋ ਝਾਤੀ ਮਾਰ ਕੇ ਸਾਰਿਆਂ ਦਾ ਪਰਛਾਵਾਂ ਟਲ ਗਿਆ ਹੈ। ਨਹੀਂ ਧਰਿਓ ਜਹ ਇਨ ਸੁਖ ਪਾਵਾ, ਦਰਖਤ ਦੇ ਹੇਠ ਪਏ ਕਹਿੰਦੇ ਉਹ ਦਰਖਤ ਦਾ ਪਰਛਾਵਾਂ ਮਾਨੀ ਟਲਿਆ ਹੈ। ਨਿਸ਼ਚੈ ਕਲਾਵਾਨ ਅਵਤਾਰਾ ਸਾਥੀਆਂ ਨੂੰ ਕਹਿੰਦਾ ਵੀ ਇਹ ਕਾਲੂ ਦਾ ਸਪੁੱਤਰ ਗੁਰੂ ਨਾਨਕ ਮੈਨੂੰ ਤਾਂ ਭਰੋਸਾ ਹੈ, ਪੂਰਾ ਕਲਾ ਵਾਲਾ ਇੱਕ ਪੁਰਸ਼ ਹੈ। ਰਹਿਤ ਦੁਰਾਏ ਆਪਣ ਪਉ ਸਾਰਾ ਆਪਣਾ ਜਿਹੜਾ ਕਹਿੰਦੇ ਜਿਹੜਾ ਸਾਰ ਕੀ ਅਸਲੀਅਤ ਪਣਾ ਹੈ ਵੀ ਮੈਂ ਕੌਣ ਹੈ, ਖੁਦਾ ਹਾਂ ਕਿ ਹੋਰ ਹੈ, ਕਹਿੰਦੇ ਉਸਨੂੰ ਆਪਣੇ ਆਪ ਨੂੰ ਲੁਕੋ ਕੇ ਰੱਖਦੇ ਹਨ। ਪਾਵਕ ਬੀਚ ਭਸਮ ਕੋ ਕੇ ਜੈਸੇ ਜਿਵੇਂ ਅੱਗ ਸਵਾਹ ਦੇ ਵਿੱਚ ਅੱਗ ਹੁੰਦੀ ਹੈ ਨਾ, ਅੰਦਰੇ ਅੰਦਰੇ ਧੁਖ ਰਹੀ ਹੁੰਦੀ ਹੈ। ਤੇਜ ਨਾ ਲਖਿਓ ਪਰਤ ਹੈ ਕੈਸੇ ਸਵਾਹ ਦੇ ਵਿੱਚ ਅੱਗ ਹੁੰਦੀ, ਉਹਦਾ ਜਿਹੜਾ ਤੇਜ ਹੈ ਨਾ ਗਰਮੈਸ਼ ਪੁਣਾ ਹੈ, ਸਾਰਣ ਸ਼ਕਤੀ ਉਹ ਜਾਣੀ ਨੀ ਜਾਂਦੀ ਹੁੰਦੀ ਕਿਸੇ ਤਰ੍ਹਾਂ। ਪਰ ਜੇ ਲਖਣ ਹਾਰ ਹੋਏ ਕੋ ਜਿਹੜੇ ਕੋਈ ਅੱਗ ਨੂੰ ਜਾਣਨ ਵਾਲੇ ਹੁੰਦੇ ਵੀ ਇਹ ਸਵਾਹ ਦੇ ਵਿੱਚ ਅੱਗ ਹੈਗੀ ਹੈ, ਤੇ ਨਿਕਾਸ ਸੀਤ ਹੈ ਖੁਐ ਸੋ ਉਹ ਕਹਿੰਦੇ ਅੱਗ ਨੂੰ ਪ੍ਰਗਟ ਕਰਕੇ ਆਪਣੀ ਠੰਡ ਜੀ ਲਾ ਲੈਂਦੇ ਹੈ। ਤੋ ਇਸ ਕੀ ਸੇਵਾ ਜੋ ਕਰੇ ਇਸੇ ਤਰ੍ਹਾਂ ਜਿਹੜੇ ਗੁਰੂ ਨਾਨਕ ਸਾਹਿਬ ਹੈ ਅਗਨੀ ਬਾਤ, ਇਹਨਾਂ ਦੀ ਜਿਹੜੀ ਸੇਵਾ ਕੋਈ ਕਰੇਗਾ ਇਹਨਾਂ ਦੇ ਨੇੜੇ ਹੋਵੇਗਾ। ਜਨਮ ਮਰਨ ਤੇ ਇਉਂ ਨਹਿ ਟਰਈ ਇਹ ਕਿਉਂ ਨਹਿ ਟਰੇ, ਜਮਣ ਮਨ ਦਾ ਦੁੱਖ ਜਿਹੜਾ ਉਹਦਾ ਕਿਉਂ ਨੀ ਟਲੇਗਾ, ਕਿਉਂ ਨੀ ਦੂਰ ਹੋਵੇਗਾ ਭਲਾ। ਆਗੇ ਵਿਦ ਇੱਕ ਅਚਰਜ ਦੇਖੀ ਅੱਗੇ ਵੀ ਇਸ ਤਰ੍ਹਾਂ ਦੀ ਇੱਕ ਕਹਿੰਦੇ ਜਿਹੜੀ ਇਹਨਾਂ ਦੀ ਸ਼ਕਤੀ ਇੱਕ ਤਰੀਕਾ ਦੇਖਿਆ ਸੀ। ਸਰਪ ਛਾਉ ਕੀ ਪ੍ਰੀਤ ਵਿਸੇਖੀ ਇਹ ਜਿਹੜਾ ਸੱਪ ਹੈ ਨਾ ਫਣ ਜਾ ਫਲਾ ਕੇ ਬੜੀ ਪ੍ਰੀਤੀ ਨਾਲ ਇਹਨਾਂ ਦੇ ਮੁਖ ਉੱਪਰ ਛਾਇਆ ਕੀਤੀ ਮੈਂ ਦੇਖੀ ਹੈ। ਅਸਥਿਰ ਰਹੀ ਤਰੋਵਰ ਛਾਇਆ ਅੱਜ ਕਹਿੰਦੇ ਹੁਣ ਦੇਖੋ ਆ ਜਿਹੜਾ ਦਰਖਤ ਹੈ ਇਹਦੀ ਜਿਹੜੀ ਛਾਇਆ ਹੈ ਉਹ ਇਸ ਤਰੀ ਉਹਦਾ ਪਰਛਾਵਾਂ ਟਲਿਆ ਨਹੀਂ। ਅਚਰਜ ਹੀ ਜੁਗ ਬਾਰ ਲਿਖਾਇਆ ਦੋ ਵਾਰੀ ਕਹਿੰਦੇ ਚਰਜੀ ਕੌਤਕ ਮੈਂ ਕਹਿੰਦੇ ਜਾਣਿਆ ਦੇਖਿਆ ਹੈ। ਅਸ ਕਹਿ ਬੰਦੇ ਦੋਨੋ ਹਾਥਾ ਇਸ ਤਰ੍ਹਾਂ ਆਪਣੇ ਸੰਗੀਆਂ ਸਾਥੀਆਂ ਨੂੰ ਕਹਿ ਕੇ ਰਾਏ ਬੁਲਾਰ ਨੇ ਦੋਵੇਂ ਹੱਥ ਜੋੜੇ ਬੰਧਨ ਕੀ ਧਰ ਕੈ ਧਰ ਮਾਥਾ ਉੱਚੇ ਧਰਤੀ ਉੱਪਰ ਸਤਿਕਾਰ ਨਾਲ ਮੱਥਾ ਰੱਖ ਕੇ ਤੇ ਗੁਰੂ ਨਾਨਕ ਸਾਹਿਬ ਨੂੰ ਸ਼ਰਧਾ ਨਾਲ ਮੱਥਾ ਟੇਕਿਆ ਹੈ। ਹਟਿਓ ਦੂਰ ਤੇ ਸ਼ਰਧਾ ਧਾਰੀ ਮਹਾਰਾਜ ਦੇ ਨੇੜੇ ਨੀ ਗਿਆ ਸ਼ਰਧਾ ਧਾਰ ਕੇ ਉੱਥੋਂ ਦੂਰੇ ਹੀ ਪਿੱਛੇ ਨੂੰ ਮੁੜ ਗਿਆ ਹੈ। ਗਮਨਿਓ ਨਗਰ ਹੋਤ ਰਤ ਭਾਰੀ ਬੜੀ ਪ੍ਰੀਤੀ ਸਹਿਤ ਹੋਇਆ ਰਾਏ ਬੁਲਾਰ ਤੇ ਨਗਰ ਵੱਲ ਨੂੰ ਚਲਿਆ ਗਿਆ। ਸ਼ੁਭ ਵਿਦ ਕਰਤ ਸੰਕਲਪ ਵਿਕਲਪਾ ਆਪਣੇ ਮਨ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਚੰਗੇ ਜਿਹੜੇ ਸੰਕਲਪ ਵਿਕਲਪ ਕਰ ਰਿਹਾ ਪੁਰਨੇ ਕਰ ਰਿਹਾ ਹੈ। ਦਿਨ ਪ੍ਰਤ ਜਿਹ ਕੋ ਹੋਏ ਭ੍ਰਮ ਅਲਪਾ ਇਸ ਰਾਏ ਬਰਦਾਲ ਦਾ ਰੋਜ਼ ਦੀ ਰੋਜ਼ ਜਿਹੜਾ ਪੰਜ ਤਰ੍ਹਾਂ ਦਾ ਪਰਮ ਕਹਿੰਦੇ ਘਟਦਾ ਜਾ ਰਿਹਾ ਖਤਮ ਹੁੰਦਾ ਜਾ ਰਿਹਾ। ਸਦਨ ਜਾਏ ਵੈਸਿਓ ਹਰ ਖਾਈ ਘਰ ਦੇ ਵਿੱਚ ਬਹੁਤ ਖੁਸ਼ ਹੋ ਕੇ ਜਾ ਬੈਠਾ ਹੈ। ਕਾਲੂ ਗਾ ਤਬ ਸਹਿਜ ਸੁਭਾਈ ਉਸ ਵੇਲੇ ਜਿਹੜੇ ਕਾਲੂ ਜੀ ਔਰ ਰਾਏ ਬੁਲਾਰ ਦੇ ਕੋਲ ਸੁਤੇ ਸਿੱਧੀ ਚਲੇ ਗਏ ਸਾਦਰ ਤੇ ਸ਼ੁਭ ਠੌਰ ਬਿਠਾਏ। ਰਾਏ ਬੁਲਾਰ ਨੇ ਕਾਲੂ ਜੀ ਨੂੰ ਸਤਿਕਾਰ ਦੇ ਬਚਨ ਕਹਿ ਕੇ ਚੰਗੇ ਥਾਂ ਬਿਠਾਇਆ ਹੈ। ਬਹੁਰ ਪ੍ਰੇਮ ਸੋ ਵਚਨ ਸੁਣਾ ਉਸ ਤੋਂ ਬਾਅਦ ਫਿਰ ਪ੍ਰੇਮ ਦੇ ਵਿੱਚ ਆ ਕੇ ਬਚਨ ਸੁਣਾਏ ਹਨ। ਪੂਰ ਭਾਗ ਕੋ ਭਾਂਜਨ ਕਾਲੂ ਇਹ ਵੀ ਕਾਲੂ ਤੂੰ ਤਾਂ ਬਹੁਤ ਤਕੜੇ ਤਕੜੇ ਵੱਡੇ ਭਾਗਾਂ ਵਾਲਾ ਭਾਂਡਾ ਹੈ ਭਾਗ ਤੇਰਾ ਭਾਗਾਂ ਵਾਲਾ ਸਰੀਰ ਹੈ। ਅਸ ਸੁਤ ਜਨਮੇ ਭਇਓ ਨਿਹਾਲੂ ਇਹੋ ਜਿਹਾ ਤੇਰੇ ਘਰ ਦੇ ਵਿੱਚ ਪੁੱਤਰ ਪੈ ਗਿਆ ਤੂੰ ਤਾਂ ਨਿਹਾਲੋ ਨਿਹਾਲ ਹੋ ਗਿਆ ਹੈ। ਤਦਪ ਸੁਭਾਵ ਤੁਮਾਰ ਕਠੋਰਾ ਕਾਲੂ ਤੇਰਾ ਜਿਹੜਾ ਸੁਭਾਅ ਹੈ ਮੈਂ ਦੇਖਦਾ ਬਹੁਤ ਕਰੜਾ ਸਖਤ ਜਿਹੀ ਹੈ। ਕੌਰਾ ਕਬ ਨਾ ਬੋਲੀਏ ਥੋੜਾ ਮੈਂ ਤੈਨੂੰ ਕਹਿਣਾ ਵੀ ਗੁਰੂ ਨਾਨਕ ਸਾਹਿਬ ਨੂੰ ਕਦੇ ਵੀ ਤੂੰ ਥੋੜਾ ਮਾਤਰ ਵੀ ਕੌੜਾ ਲਫ਼ਜ਼ ਨਹੀਂ ਬੋਲਣਾ ਹੈ। ਤੇ ਸਦਕਾ ਕਰ ਇਹ ਮਮ ਨਗਰੀ ਗੁਰੂ ਨਾਨਕ ਦੇ ਕਹਿੰਦੇ ਸਦਕੇ ਇਹ ਮੇਰੀ ਜਿਹੜੀ ਰਾਏ ਭੋਏ ਦੀ ਨਗਰੀ ਹੈ। ਪਾਵਨ ਹੋਤ ਵਸਤ ਸੁਖ ਸਗਰੀ ਸੁਖ ਨਾਲ ਵਸ ਰਹੀ ਹੈ ਇਹਨਾਂ ਦੇ ਫਿਰ ਨਾਲ ਸਾਰੀ ਨਗਰੀ ਹੀ ਪਵਿੱਤਰ ਹੋ ਰਹੀ ਹੈ। ਭੂਲ ਨ ਕੀ ਜੈ ਕਭੈ ਅਨਾਦਰ। ਇਸ ਕਰਕੇ ਕਾਲੂ ਮੈਂ ਤੈਨੂੰ ਵਾਰ ਵਾਰ ਕਿਹਾ, ਤੂੰ ਭੁੱਲ ਕੇ ਵੀ ਇਹਨਾਂ ਨੂੰ ਨਰਾਦਰ ਨਹੀਂ ਕਰਨਾ ਹੈ। ਅਸਨ ਬਸਨ ਦੀਜੈ ਸੁਖ ਸਾਦਰ। ਹਾਂ, ਸੁਖ ਦੇ ਨਾਲ ਤੇ ਸਤਿਕਾਰ ਨਾਲ ਇਹਨਾਂ ਨੂੰ ਖਾਣ ਨੂੰ ਭੋਜਨ ਦੇਣਾ ਹੈ, ਤੇ ਇਸੇ ਤਰ੍ਹਾਂ ਸਤਿਕਾਰ ਨਾਲ ਹੀ ਤੇ ਇਹਨਾਂ ਨੂੰ ਪਹਿਨਣ ਲਈ ਵਸਤਰ ਦੇ ਹੀ ਜਾਣਾ। ਜਾਮਾ ਮੋਹ ਤੁਰਕ ਕੋ ਆਹੀ। ਹੋਏ ਕਾਲੂ, ਮੇਰਾ ਜਿਹੜਾ ਹੁਣ ਜਨਮ ਹੈ ਉਹ ਮੁਸਲਮਾਨਾਂ ਦੇ ਘਰ ਦੇ ਵਿੱਚ ਪੈਦਾ ਹੋਇਆ। ਭੋਜਨ ਬਣੈ ਨਮਮ ਘਰ ਮਾਹੀ। ਇਸ ਕਰਕੇ ਹੁਣ ਮੇਰੇ ਘਰ ਦੇ ਵਿੱਚ ਤਾਂ ਗੁਰੂ ਨਾਨਕ ਸਾਹਿਬ ਜੀ ਦੇ ਆ ਕੇ ਘਰ ਦੇ ਵਿੱਚ ਭੋਜਨ ਛਕਣਾ ਬਣਦਾ ਨਹੀਂ ਹੈ, ਲੋਕ ਰੌੜਾ ਪਾਉਣਗੇ। ਨਤ ਰਾਖੋ ਸਾਦਰ ਨਿਜ ਸਦਮਾ। ਨਹੀਂ ਤਾਂ ਮੈਂ ਬੜੇ ਅਦਬ ਸਤਿਕਾਰ ਨਾਲ ਗੁਰੂ ਨਾਨਕ ਸਾਹਿਬ ਜੀ ਨੂੰ ਆਪਣੇ ਘਰ ਵਿੱਚ ਹੀ ਰੱਖ ਲੈਂਦਾ। ਸੁਫਲ ਜਨਮ ਸੇਵੇ ਪਦ ਪਦਮਾ। ਇਹਨਾਂ ਦੇ ਚਰਨਾ ਕਮਲਾਂ ਨੂੰ ਸੇਵ ਕੇ ਮੇਰਾ ਮਨੁੱਖ ਜਨਮ ਧਾਰਿਆ ਸਫਲ ਹੁੰਦਾ। ਪੋਸ਼ਿਸ਼ ਸੁੰਦਰ ਦਿਓ ਬਨਵਾਈ। ਚੰਗਾ ਵੀ ਕਾਲੂ, ਇਹਨਾਂ ਦੇ ਪਹਿਨਣ ਵਾਸਤੇ ਮੈਂ ਸੋਹਣੀ ਪਛਾਤ ਤਿਆਰ ਕਰਕੇ ਦੇਵਾਂਗਾ। ਲੈ ਜਾਵਹ ਕਾਲੂ ਪਹਿਰਾਈ। ਹੋਵੇ ਕਾਲੂ, ਲੈ ਜਾਈ ਤੇ ਗੁਰੂ ਨਾਨਕ ਸਾਹਿਬ ਜੀ ਨੂੰ ਪਹਿਨਾ ਦੇਵੀ। ਜੋ ਆਵਹ ਤਿੰਨ ਕਾਜ ਪਦਾਰਥ। ਜਿਹੜਾ ਵੀ ਮੇਰੇ ਘਰ ਦਾ ਪਦਾਰਥ ਇਹਨਾਂ ਦੇ ਕੰਮ ਆ ਜਾਵੇ। ਸੋ ਮੈਂ ਗਨਹਾ ਭਇਓ ਸਕਾਰਥ। ਕਾਲੂ, ਮੈਂ ਉਹਨੂੰ ਗਿਣਦਾ ਹਾਂ ਵੀ ਉਹ ਮੇਰਾ ਪਦਾਰਥ ਸਫਲ ਹੋ ਗਿਆ, ਲੇਖੇ ਲੱਗ ਗਿਆ। ਸੁਣ ਬੁਲਾਰ ਕੀ ਅਸਬਿਦ ਬਾਨੀ। ਕਾਲੂ ਜੀ ਨੇ ਰਾਏ ਬੁਲਾਰ ਦੀ ਇਸ ਤਰ੍ਹਾਂ ਦੀ ਗੱਲਬਾਤ ਸ਼ਰਧਾ ਵਾਲੀ ਸੁਣ ਕੇ, ਸ਼ਰਧਾ ਪ੍ਰੇਮ ਵਿਖੇ ਲਪਟਾਨੀ। ਸ਼ਰਧਾ ਤੇ ਪ੍ਰੇਮ ਦੇ ਵਿੱਚ ਜਿਸ ਦੀ ਵਚਨ ਬਾਣੀ ਹੈ ਲੀਨ ਹੋਈ ਹੋਈ। ਬੋਲਿਓ ਹੱਥ ਜੋਰ ਤਬ ਕਾਲੂ। ਉਸ ਵੇਲੇ ਰਾਏ ਬੁਲਾਰ ਦੇ ਅੱਗੇ ਹੱਥ ਜੇ ਗੋੜ ਕੇ ਕਾਲੂ ਬੋਲਿਆ, ਜਾ ਕੋ ਮਾਇਆ ਮੋਹ ਵਿਸਾਲੂ। ਬਾਲਾ ਜੀ ਕਹਿੰਦੇ, ਜਿਸ ਕਾਲੂ ਨੂੰ ਮਾਇਆ ਦਾ ਮੋਹ ਜ਼ਿਆਦਾ ਹੀ ਜ਼ਿਆਦਾ ਹੈ। ਤੁਝ ਕਰੁਣਾ ਕਰ ਮੁਝ ਘਰ ਸਰਬਾ। ਵਾਹਿ ਬੁਲਾਰ ਜੀ, ਤੁਹਾਡੀ ਕਿਰਪਾ ਕਰਕੇ ਮੇਰੇ ਘਰ ਦੇ ਵਿੱਚ ਬਹੁਤ ਕੁਛ ਹੈ। ਆਹ ਪਦਾਰਥ ਦੀਏ ਬਹੁਤ ਦਰਬਾ। ਤਾਂ ਧਨ ਵੀ ਹੋਰ ਪਦਾਰਥ ਤੁਹਾਡੇ ਹੀ ਦਿੱਤੇ ਹੋਏ। ਕਿਸੂ ਵਸਤ ਕੀ ਕਮੀ ਨਾ ਮੇਰੇ। ਘਰ ਦੇ ਵਿੱਚ ਮੇਰੇ ਕਹਿੰਦੇ ਕਿਸੇ ਵਸਤੂ ਦੀ ਕੋਈ ਘਾਟ ਨਹੀਂ। ਅਦਕ ਧਾਮ ਧਨ ਮਾਲਕ ਨੇਰੇ। ਮੇਰੇ ਘਰ ਦੇ ਵਿੱਚ ਧਨ ਵੀ ਬਹੁਤ ਹੈ, ਹੋਰ ਮਾਲ ਡੰਗਰ ਵੀ ਬਹੁਤ ਹੈ। ਤਦ ਪਵਦਤ ਮੁਝ ਨਿਤ ਚਿਤ ਚਿੰਤਾ। ਆ ਵੀ ਰਾਏ ਬੁਲਾਰ ਜੀ, ਮੈਨੂੰ ਕਹਿੰਦੇ ਸਭ ਕੁਝ ਹੁੰਦਿਆਂ ਇਹਨਾਂ ਨੂੰ ਦੇਖ ਕੇ ਬੜੀ ਚਿੰਤਾ ਵੱਧਦੀ ਹੈ। ਨਿਸ ਦਿਨ ਬੀਤਹਿ ਗਟੀ ਗੁਣੰਤਾ। ਕੀ ਰਾਏ ਬੁਲਾਰ ਦੱਸਾਂ, ਦਿਨ ਰਾਤ ਕਹਿੰਦੇ ਗਿੱਟੀ ਗਿਣਦੀਆਂ, ਤਰ੍ਹਾਂ ਤਰ੍ਹਾਂ ਗਿਣਦੀਆਂ ਗਿਣਦੀਆਂ ਬੀਤਦਾ ਲੰਘਦਾ। ਤੁਮ ਨਾਨਕ ਕੀ ਕਰਤ ਵਡਾਈ। ਮੇਰੇ ਪੁੱਤਰ ਗੁਰੂ ਨਾਨਕ ਦੀ ਜਦੋਂ ਮੈਂ ਆਉਣਾ ਬੜੀ ਵਡਿਆਈ ਕਰਦੀ। ਮੈਂ ਨਾ ਲਖੀ ਤੇ ਮਤ ਕਿਹ ਥਾਈ। ਮੇਰੀ ਮੈਂ ਤਾਂ ਇਹਨਾਂ ਦੀ ਅਕਲ ਵੱਧ ਕਿਸੇ ਥਾਂ ਵੀ ਚੰਗੀ ਨਹੀਂ ਜਾਣੀ। ਜੇ ਕ੍ਰਿਤ ਕੇ ਤਤ ਪਰ ਥਿਰ ਕੀਨਾ। ਰਾਏ ਬੁਲਾਰ ਜੀ, ਜਿਸ ਕੰਮ ਦੇ ਕਰਨ ਉੱਪਰ ਮੈਂ ਇਹਨੂੰ ਕਹਿੰਦੇ ਹੁਸ਼ਿਆਰ ਕਰਕੇ ਤੱਕ ਖੜਾ ਕੀਤਾ। ਕੋ ਨਾ ਸਵਾਰੀ ਕੀਨੀ ਹੀਨਾ। ਕੋਈ ਕੰਮ ਨਹੀਂ ਸਵਾਰਿਆ ਹੈ ਕਹਿੰਦੇ ਉਹਨੂੰ, ਬਿਲਕੁਲ ਹੀ ਇਹਨੇ ਕਹਿੰਦੇ ਬਿਲਕੁਲ ਨਾਸ਼ ਕਰਕੇ ਰੱਖ ਦਿੱਤਾ। ਪੂਰਬ ਬਹ ਘਰ ਵਸਤ ਗਵਾਏ। ਮੇਰੀਆਂ ਜਿਹੀਆਂ ਘਰ ਦੀਆਂ ਪਹਿਲੀਆਂ ਵਸਤੂਆਂ ਇਕੱਠੀਆਂ ਸੀ, ਛੋਟੀ ਉਮਰ ਇਹਨੇ ਵਿੱਚ ਬੜੀਆਂ ਗਵਾ ਦਿੱਤੀਆਂ। ਆਪ ਕੇਦਾਰ ਪਾਸ ਦੀਨ ਚਰਾਈ। ਹੁਣ ਸਵਾ ਮੀਨ ਬੀਜ ਘਰੋਂ ਦਿੱਤਾ ਸੀ, ਨਾਲ ਕਾਮਾ ਤੋਰਿਆ ਸੀ ਕਹਿੰਦੇ ਉਹ ਬੀਜ ਬੀਜ ਤਾਂ ਹਰਾ ਹੋ ਗਿਆ, ਪਸ਼ੂਆਂ ਨੂੰ ਚਰਾ ਤਾਂ ਉਜਾੜ ਦਿੱਤਾ। ਇਹਨਾਂ ਜਨਮੇ ਤੇ ਜਬ ਸੁਰਤ ਸੰਭਾਰੀ। ਜਦੋਂ ਤੋਂ ਕਹਿੰਦੇ ਪੈਦਾ ਹੋਏ ਸੀ ਇਹਨਾਂ ਨੇ ਹੋਸ਼ ਸੰਭਾਲੀ ਸੀ। ਧਨਕ ਨ ਧਨਕੀ ਕ੍ਰਿਤ ਸਵਾਰੀ। ਰਾਏ ਬੁਲਾਰ ਜੀ ਕੀ ਦੱਸਾਂ, ਕਹਿੰਦੇ ਜਿਹੜਾ ਧਨ ਕਮਾਉਣ ਵਾਲੀ ਜਿਹੜੀ ਕਿਰਤ ਬਣਾ ਸਵਾਰ ਕੇ ਇਹਨਾਂ ਨੇ ਮਾੜੀ ਮੋਟੀ ਨੀ ਕਿਤੇ ਕੀਤੀ। ਮਨ ਉਨ ਮਤ ਨ ਕਰਤ ਸਨੇਹੂ। ਮਨ ਕਰਕੇ ਮਸ ਜੇ ਰਹਿੰਦੇ, ਕਿਸੇ ਨਾਲ ਮੋਹ ਪਿਆਰ ਹੀ ਨੀ ਕਰਦੇ। ਵਹਿਰ ਨਗਰ ਬੈਸਹਿ ਤਜ ਗੇਹੂ। ਘਰ ਬਾਰ ਛੱਡ ਕੇ ਸੋਹਣਾ ਤੇ ਨਗਰ ਛੱਡ ਕੇ ਬਾਹਰ ਕਿਤੇ ਜਾ ਬਹਿੰਦੇ ਇਕੱਲੇ ਹੀ। ਕਹਿ ਬੁਲਾਰ ਤੁਵ ਮਤ ਅਨਜਾਨੀ। ਰਾਏ ਬੁਲਾਰ ਕਹਿਣ ਲੱਗਾ, ਕਾਲੂ ਤੇਰੀ ਜਿਹੜੀ ਬੁੱਧੀ ਹੈ ਬੋਲ ਬੇ ਸਮਝਾਂ ਵਾਲੀ ਹੈ, ਤੇ ਕੀ ਰੀਤ ਨਾ ਸਖਤ ਪਛਾਨੀ। ਜੋ ਗੁਰੂ ਨਾਨਕ ਸਾਹਿਬ ਦੀ ਰੀਤੀ ਹੈ ਮਰਜ਼ਾਦਾ, ਤੇਰੀ ਅਕਲ ਮਤ ਨੀ ਉਹਨੂੰ ਜਾਣ ਪਛਾਣ ਸਕਦੀ ਹੈ। ਧਨ ਤ੍ਰਿਸ਼ਨਾ ਮਹਿ ਮਤ ਲਪਟਾਨੀ। ਤੇਰੀ ਜਿਹੜੀ ਬੁੱਝੀ ਹੈ ਵੀ ਧਨ ਦੀ ਤ੍ਰਿਸ਼ਨਾ ਵਿੱਚ ਲੈ ਖਚਤ ਪਚਤ ਹੋਈ ਪਈ। ਗੁਣ ਗੂੜ ਕਿਉਂ ਸਕੇ ਪਛਾਨੀ। ਜਿਹੜੇ ਪੁੱਤਰ ਵਿੱਚ ਗੁੱਝੇ ਗੁਣ ਮੈਂ ਤੇਰੀ ਅਕਲ ਮਤ ਉਹਨੂੰ ਭਲਾ ਕਿਵੇਂ ਪਛਾਣ ਸਕੇ। ਕਹਿਣ ਸੁਣਨ ਕਰ ਅਸਬਿਦ ਕਾਲੂ। ਕਾਲੂ ਜੀ ਦੇ ਨਾਲ ਇਸ ਤਰ੍ਹਾਂ ਕਹਿਣਾ ਸੁਣਨਾ ਕਰਕੇ ਚੱਲ ਆਲੇ ਆਇਓ ਤਤ ਕਾਲੂ। ਇਸ ਤਰ੍ਹਾਂ ਕਹਿੰਦੇ ਚੱਲਦਾ ਹੋਇਆ ਕਾਲੂ ਬੜੀ ਛੇਤੀ ਆਪਣੇ ਘਰ ਵੱਲ ਨੂੰ ਵਾਪਸ ਆ ਗਿਆ। ਕਰਨ ਲੱਗਿਓ ਕਾਰਜ ਨਿਜ ਜੋ। ਜਿਵੇਂ ਆਪਣਾ ਘਰ ਦਾ ਪਟਵਾਰ ਖਾਨੇ ਦਾ ਕੰਮ ਉਹ ਕਰਨ ਲੱਗ ਪਿਆ ਕਾਲੂ ਜੀ। ਸੁਤ ਗੁਣ ਪਰਖਤ ਪਰਖਨ ਕਰਤ ਨ ਕੋ। ਹਾਂ, ਗੁਰੂ ਨਾਨਕ ਸਾਹਿਬ ਸਪੁੱਤਰ ਦੇ ਕਿਸੇ ਗੁਣਾਂ ਦੀ ਕੋਈ ਪਰਖ ਨਹੀਂ ਕਰਦਾ ਹੈ। ਦੋਹਰਾ ਸ੍ਰੀ ਸਤਿਗੁਰ ਕਰਤਾ ਪੁਰਖ। ਹਾਂ, ਭਾਈ ਬਾਲਾ ਜੀ ਤਥਾ ਕਵੀ ਜੀ ਕਹਿੰਦੇ ਸਭਾਏ ਮਨ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਅਕਾਲ ਪੁਰਖ ਕਰਤਾ ਹਨ ਸਾਰੀ ਸ੍ਰਿਸ਼ਟੀ ਦੇ। ਅਸਬਿਦ ਕਰਤ ਬਿਲਾਸ। ਇਸ ਤਰ੍ਹਾਂ ਕਹਿੰਦੇ ਉਹ ਮਸਦੇ ਸੁਭਾਅ ਵਾਲੇ ਜੇ ਹੋ ਕੇ ਤਰ੍ਹਾਂ ਤਰ੍ਹਾਂ ਦੇ ਚੋਜ ਕਰਦੇ। ਭੱਜ ਸੰਤੋਖ ਸਿੰਘ ਨਾਮ ਤੇਹੇ। ਕਵੀ ਸੰਤੋਖ ਸਿੰਘ ਜੀ ਕਹਿੰਦੇ ਹੇ ਗੁਰਸੁਖ ਹੋ ਸਰੋਤਿਓ, ਐਸੇ ਗੁਰੂ ਨਾਨਕ ਸਾਹਿਬ ਦਾ ਨਾਮ ਭਜੀਏ ਜਪੀਏ। ਤਜ ਹੋ ਆਨ ਕੀ ਆਸ। ਹੋਰ ਦੇਵੀ ਦੇਵਤਿਆਂ ਦੀ ਹੋਰ ਪੀਰਾਂ ਫਕੀਰਾਂ ਦੀ ਕਹਿੰਦੇ ਆਸਾ ਛੱਡ ਕੇ ਗੁਰੂ ਨਾਨਕ ਦਾ ਬਖਸ਼ਿਆ ਹੋਇਆ ਜਿਹੜਾ ਨਾਮ ਉਹਨੂੰ ਜਪੀਏ, ਫਿਰ ਸਾਡੇ ਕਥਾ ਸੁਣਨ ਵਾਲਿਆਂ ਦਾ ਸਾਰਿਆਂ ਦਾ ਉਧਾਰ ਹੋ ਜਾਏਗਾ। ਇਹ ਕਵੀ ਸੰਤੋਖ ਸਿੰਘ ਆਪਣੇ ਵੱਲੋਂ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦਾ ਇਤਿਹਾਸ ਲਿਖਿਆ ਅਤੇ ਗੁਰਸਿੱਖਾਂ ਨੂੰ ਸੁਣਾਇਆ ਸੀ ਉਸ ਵੇਲੇ ਕੈਂਥਲ ਵਿੱਚ, ਆਪਣੇ ਵੱਲੋਂ ਉਹਨਾਂ ਨੇ ਸ਼ਰਧਾ ਭਰੇ ਵਚਨ ਕਹੇ ਹਨ। ਇਸ ਤਰ੍ਹਾਂ ਇਹ ਜਿਹੜਾ ਮਹਾਨ ਪਵਿੱਤਰ ਪ੍ਰਸੰਗ ਗੁਰੂ ਨਾਨਕ ਸਾਹਿਬ ਜੀ ਦਾ ਪੂਰਾ ਹੋ ਗਿਆ ਹੈ। ਇਸ ਤੋਂ ਅੱਗੇ ਜਿਵੇਂ ਪ੍ਰਸੰਗ ਆਏਗਾ ਉਹ ਆਪਾਂ ਅਗਲੇ ਦੀਵਾਨਾਂ ਵਿੱਚ ਸਰਵਣ ਕਰਕੇ ਰਹਾ ਲਵਾਂਗੇ। ਹੁਣ ਇੱਥੇ ਹੀ ਸਮਾਪਤੀ ਹੈ ਜੀ। ਸ੍ਰੀ ਸਤਿਗੁਰ ਕਰਤਾ ਪੁਰਖ ਅਸਬਿਦ ਕਰਤ ਬਿਲਾਸ। ਭੱਜ ਸੰਤੋਖ ਸਿੰਘ ਨਾਮ ਤੇਹੇ। ਤਜ ਹੋ ਆਨ ਕੀ ਆਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੁੱਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਵ ਮੈਂ ਦੁਖ ਪੰਜਨ ਗੁਣ ਤਾਰ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇ, ਹੇ ਗੋਬਿੰਦ ਹੇ ਗੁਣ ਨਿਧਾਨ, ਜਾਂ ਕੇ ਸਦਾ ਭਵੇ। ਹੇ ਅਪਰੰਪਰ ਹਰ ਹਰੇ, ਹੈਪੀ ਹੋਵਨ ਹਾਰ, ਹੇ ਸੰਤਾਂ ਕੈ ਸਦਾ ਸੰਗ, ਨਿਧਾਰਾ ਆਧਾਰ। ਹੇ ਠਾਕੁਰ ਹਾਂ ਦਾਸ ਰੋ, ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ, ਰੱਖੋ ਹੀ ਐ ਪਰੋਇ। ਆਏ ਪ੍ਰਭ ਸ਼ਰਣਾਗਤੀ, ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਿਹਾ ਜਿਹੈ, ਚੜੇ ਸੋ ਤਰੇ ਪਾਰ, ਜੋ ਸਰਦਾ ਕਰ ਸੇਵੰਦੇ, ਗੁਰੂ ਪਾਰ ਉਤਾਰਨ ਹਾਰ, ਜੋ ਸਰਦਾ ਕਰ ਸੇਵੰਦੇ, ਗੁਰੂ ਪਾਰ ਉਤਾਰਨ ਹਾਰ। ਠਾਕੁਰ ਤੁਮ